ਦੋਹਰਾ ਪਿਛਲ ਪਾਏ ਸ੍ਰੀ ਅਮਰ ਜੀ ਗੋਂਦੇ ਕੇ ਸੰਗ ਜਾਏ ਸਨੇ ਸਨੇ ਮਗ ਚਲਤ ਹੈ ਜਪ ਜੀ ਪਾਠ ਕਰਾਏ ਪਿਛਲ ਪਾਏ ਸ੍ਰੀ ਅਮਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗਤ ਜੀ ਆਪਾਂ ਅੰਮ੍ਰਿਤ ਵੇਲੇ ਦੀ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦਾਰ ਕਰਦੇ ਹੋਏ ਸਤਿਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਪੜ੍ਹ ਸੁਣ ਕੇ ਲਾਹਾ ਲੈ ਰਹੇ ਹਾਂ। ਇਹ ਇਤਿਹਾਸ ਕੁਝ ਦਿਨਾਂ ਤੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਪ੍ਰਾਰੰਭ ਹੋਇਆ ਹੋਇਆ ਹੈ। ਇਸੇ ਇਤਿਹਾਸ ਵਿੱਚ ਕੋਈ ਜਿਹੜਾ ਪ੍ਰਸੰਗ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਚੱਲ ਰਿਹਾ ਹੈ, ਜਿਸ ਤਰ੍ਹਾਂ ਆਪ ਜੀ ਨੇ 12 ਸਾਲ ਤੱਕ ਲੱਕ ਬੰਨ ਕੇ ਸਤਿਗੁਰੂ ਸਾਹਿਬ ਜੀ ਦੇ ਘਰ ਦੀ ਮਹਾਨ ਸੇਵਾ ਕੀਤੀ, ਮਹਾਨ ਸ਼ਕਤੀਆਂ 'ਤੇ 12 ਵਾਰ ਹਾਸਲ ਕੀਤੇ। ਇਸੇ ਸਮੇਂ ਵਿੱਚ ਹੀ ਗੋਂਦਾ ਖੱਤਰੀ ਚੌਧਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਪ ਜੀ ਬੇਨਤੀ ਕਰਨ ਲੱਗਿਆ ਕਿ ਮਹਾਰਾਜ ਮੈਂ ਨਗਰ ਵਸਾਉਣਾ ਚਾਹੁੰਦਾ ਹਾਂ, ਪਰ ਲੱਖਾਂ ਭੂਤਾਂ ਪ੍ਰੇਤਾਂ ਦੁਆ ਜਿਨ੍ਹਾਂ ਨੇ ਉੱਥੇ ਵਾਸਾ ਕੀਤਾ ਹੈ, ਦਿੰਦੇ ਸਮੇਂ ਯਤਨ ਕੀਤਾ ਜਾਂਦਾ, ਚਿਣਾਈ ਕੀਤੀ ਜਾਂਦੀ, ਰਾਤ ਨੂੰ ਉਲਟਾ ਜਾਂਦੇ ਨੇ, ਰਨੁਰਨੀ ਬਸਨ ਮੇਰੀ ਸਹਾਇਤਾ ਕਰੋ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਪੁੱਛ ਪੜਤਾਲ ਕਰਨੀ ਸ਼ੁਰੂ ਕਰਤੀ ਵੀ ਇੰਨੇ ਕਿਉਂ ਆ ਬੈਠੇ, ਕਾਰਨ ਕੀ ਹੋਇਆ ਹੈ, ਸੱਚ ਕਹਿ। ਫਿਰ ਇਸ ਨੇ ਸਾਰੀ ਵਾਕਫੀ ਦਿੱਤੀ ਕਿ ਮਹਾਰਾਜ ਗੱਲ ਇਉਂ ਹੋਈ, ਸਾਂਝੀ ਧਰਤੀ ਪਿੱਛੇ ਸਾਡਾ ਰਗੜਾ ਝਗੜਾ ਪੈ ਗਿਆ, ਦੋ ਧੜੇ ਦੋ ਪੱਖ ਵੱਜ ਗਏ, ਇਸ ਤਰ੍ਹਾਂ ਕੁਝ ਕਹਿੰਦੇ ਵੀ ਇੰਨਾ ਸਾਡਾ ਬਣਦਾ ਹਿੱਸਾ, ਇਹ ਸਾਡੀ ਹੈ, ਮੈਂ ਕਹਿੰਦਾ ਵੀ ਇਹ ਸਾਰੀ ਮੇਰੀ ਹੈ। ਜਰ ਜੋਰੂ ਜ਼ਮੀਨ ਤਿੰਨੇ ਝਗੜੇ ਦਾ ਕਾਰਨ ਹੈ, ਮਾਇਆ ਪਿੱਛੇ ਲੜਾਈ ਹੁੰਦੀ, ਝਗੜਾ ਹੁੰਦਾ ਹੈ, ਤਾਂ ਸਿਆੜ ਪਿੱਛੇ ਪੰਨੇ ਪਿੱਛੇ ਹੋ ਜਾਂਦਾ ਹੈ। ਤੀਜਾ ਹੈ ਤ੍ਰੀਮਤ, ਇਹਦੇ ਪਿੱਛੇ ਵੀ ਲੜਾਈ ਬਹੁਤ ਹੁੰਦੀ ਹੈ, ਲੜ ਮਰਦੇ ਨੇ, ਹਾਂ ਕਰਕਾਟ ਬਰਬਾਦ ਹੋ ਜਾਂਦੇ ਇਸੇ ਪਿੱਛੇ। ਇਸ ਤਰ੍ਹਾਂ ਇਹਨੇ ਸੱਚ ਕਿਹਾ ਕਿ ਮਹਾਰਾਜ ਜ਼ਮੀਨ ਪਿੱਛੇ ਧਰਤੀ ਪਿੱਛੇ ਮੁਕੱਦਮਾ ਚੱਲ ਪਿਆ, ਜਦੋਂ ਕੋਈ ਫੈਸਲਾ ਨਾ ਹੋਇਆ ਫਿਰ ਅਸੀਂ ਇਕੱਠੇ ਹੋ ਕੇ ਦਿੱਲੀ ਚਲੇ ਗਏ, ਦੋਹਾਂ ਦੀ ਗੱਲ ਸੁਣੀ, ਉਹਨਾਂ ਨੇ ਕਹਿ ਦਿੱਤਾ ਵੀ ਆਪੋ ਆਪਣੇ ਇਸ਼ਟਾਂ ਅਨੁਸਾਰ ਕਸਮ ਖਾਓ, ਜਿੰਨੀ ਜੀ ਸੀ ਕਿਸੇ ਦੀ ਹੈਗੀ ਉਨੀ ਬੋਲੋ, ਮੈਂ ਮਹਾਰਾਜ ਲਾਲਚ ਕਰਕੇ ਝੂਠੀ ਕਸਮ ਖਾ ਗਿਆ, ਝੂਠ ਬੋਲ ਗਿਆ ਵੀ ਸਾਰੀ ਧਰਤੀ ਤਾਂ ਮੇਰੀ ਹੈ, ਬਾਕੀ ਕਿਸੇ ਦਾ ਕੋਈ ਮਰਲਾ ਕੋਈ ਕਨਾਲ ਨਹੀਂ। ਇਸ ਤਰ੍ਹਾਂ ਝੂਠ ਬੋਲਣ ਕਰਕੇ ਜਿਹੜਾ ਉਹ ਮੁਕੱਦਮਾ ਮੇਰੇ ਹੱਕ ਵਿੱਚ ਹੋ ਗਿਆ, ਸਾਰੀ ਧਰਤੀ ਦਾ ਮਾਲਕ ਮੈਂ ਬਣ ਬੈਠਾ, ਅਤੇ ਝੂਠ ਬੋਲਣ ਕਰਕੇ ਮਹਾਨ ਪਾਪ ਵੀ ਹੋ ਗਿਆ, ਉਹ ਪਾਪ ਕਰਕੇ ਫਿਰ ਪਾਵੀ ਜਗ੍ਹਾ 'ਤੇ ਬੇਨਤੀ ਲਾਣਾ ਆ ਉਤਰਿਆ ਹੋਇਆ ਹੈ। ਉਹ ਸੱਚ ਕਹਿਣ ਕਰਕੇ ਫਿਰ ਗੁਰੂ ਮਹਾਰਾਜ ਜੀ ਨੇ ਇਹਦੀ ਸਹਾਇਤਾ ਕੀਤੀ, ਗੁਰੂ ਅਮਰਦਾਸ ਸਾਹਿਬ ਜੀ ਨੂੰ ਤਿਆਰ ਕੀਤਾ ਵੀ ਇਹ ਸਾਡੀ ਫੂਲ ਛੱਟੀ ਲੈ ਕੇ ਜਾਓ, ਜਿੰਨੇ ਲੱਖਾਂ ਭੂਤ ਪ੍ਰੇਤ ਨੇ ਇਹੋ ਮਾੜੇ ਜੀ ਹਿਲਾਓ ਚਲਾਓ ਦਿਖਾਓ, ਸਭ ਭੱਜ ਜਾਣਗੇ, ਕੋਈ ਨਹੀਂ ਰਹੇਗਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਜਿਵੇਂ ਬੇਨਤੀ ਕਰਕੇ ਇਸ ਤਰ੍ਹਾਂ ਆਗਿਆ ਮੰਨ ਕੇ ਸ੍ਰੀ ਖਡੂਰ ਸਾਹਿਬ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਜਿੱਥੇ ਨਗਰ ਵੱਸ ਰਿਹਾ ਇੱਥੇ ਆਏ ਅਤੇ ਲੱਖਾਂ ਭੂਤਾਂ ਪ੍ਰੇਤਾਂ ਨੂੰ ਮਹਾਰਾਜ ਦੇ ਹੱਥਾਂ ਦੀ ਬਖਸ਼ੀ ਹੋਈ ਜਿਹੜੀ ਫੁੱਲ ਛੱਟੀ ਜੀ ਦਿਖਾ ਕੇ ਘੁਮਾ ਕੇ ਸਭ ਭਜਾਨ ਉਠਾ ਦਿੱਤੇ। ਅਜੋਕੇ ਸਮੇਂ ਵਿੱਚ ਜਿੱਥੇ ਸ਼੍ਰੀ ਗੋਇੰਦਵਾਲ ਸਾਹਿਬ ਨਗਰ ਵੱਸ ਰਿਹਾ ਉਹ ਆਪ ਜੀ ਨੇ ਨਗਰ ਵਸਾਇਆ, ਉਹ ਪ੍ਰਸੰਗ ਆ ਰਿਹਾ ਹੈ। ਜਿਵੇਂ ਵੀ ਆਉਂਦਾ ਅਸੀਂ ਮਨ ਚਿੱਤ ਲਾ ਕੇ ਸੁਣੀਏ ਜੀ। ਪਿਛਲ ਪਾਏ ਸ੍ਰੀ ਅਮਰ ਜੀ, ਆ ਸਤਿਗੁਰੂ ਅਮਰਦੇਵ ਮਹਾਰਾਜ ਜੀ, ਅਮਰਦਾਸ ਸਾਹਿਬ ਜੀ, ਸ੍ਰੀ ਖਡੂਰ ਸਾਹਿਬ ਤੋਂ ਜਿਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਆਗਿਆ ਤੋਂ ਆਗਿਆ ਲੈ ਕੇ ਅਤੇ ਪੂਰ ਛੱਟੀ ਲੈ ਕੇ ਗੋਇੰਦਵਾਲ ਨੂੰ ਗੁੰਦੇ ਖੱਤਰੀ ਨਾਲ ਚੱਲੇ ਅਤੇ ਆਪ ਪਿਛਲੇ ਪੈਰੀ ਜਾ ਰਹੇ, ਪਿਛਲੇ ਤਰਫ ਨੂੰ ਜਾ ਰਹੇ। ਹਾਂ ਤੁਸੀਂ ਸਿੱਧੇ ਚੱਲਦੇ ਹਾਂ ਪਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਵੀ ਅਸੀਂ ਪਿੱਠ ਨਹੀਂ ਕਰਨੀ ਹੈ। ਆਪਣਾ ਜਿਹੜਾ ਚਿਹਰਾ ਹੈ ਗੁਰੂ ਅੰਗਦ ਸਾਹਿਬ ਵਾਲ ਜੀ ਨੂੰ ਰੱਖਣਾ ਹੈ। ਪਿਛਲਾ ਪਿਛਲੇ ਗੁਰੀ ਪਿਛਲੇ ਪੈਰੀ ਚੱਲ ਰਹੇ ਨੇ, ਗੁੰਦੇ ਕੇ ਸੰਗ ਜਾ ਗੁੰਦਾ ਖੱਤਰੀ ਚੌਧਰੀ ਉਹਦੇ ਨਾਲ ਜਾ ਰਹੇ ਹੈ ਪਿਛਲੇ ਗੁਰੀ ਪੈਰੀ। ਸਨੇ ਸਨੇ ਮਗ ਚਲਤ ਹੈ, ਕਿਉਂਕਿ ਹੁਣ ਪਿਛਲੇ ਤਰਫ ਚੱਲਣਾ ਹੈ, ਪਿੱਠ ਨੂੰ ਪਿੱਠ ਪਿੱਛੇ ਪੈਰ ਕਰਕੇ ਪੈਰ ਜੇ ਚੱਲਣਾ ਔਖਾ ਹੀ ਹੁੰਦਾ ਹੈ। ਫਿਰ ਸਾਹਮਣੇ ਤਾਂ ਅਸੀਂ ਜਿੰਨੀ ਮਰਜ਼ੀ ਦੌੜ ਲਾ ਗਏ ਪਿੱਛੇ ਨੂੰ ਨਹੀਂ ਦੌੜ ਲਾ ਸਕਦੀ। ਹੌਲੀ ਹੌਲੀ ਰਸਤੇ ਵੀ ਚੱਲ ਰਹੀ ਹੈ ਪਿਛਲੀ ਤਰ ਪੈਰ ਕਰੋ ਕਈ ਜਪ ਜੀ ਪਾਠ ਕਰਾਏ ਨਾਲ, ਜੋ ਗੁਰੂ ਨਾਨਕ ਸਾਹਿਬ ਜੀ ਦਾ ਜਪਜੀ ਸਾਹਿਬ ਬਾਣੀ ਹੈ ਉਹਦਾ ਵੀ ਪਾਠ ਕਰਦੇ ਜਾ ਰਹੇ ਹਨ। ਚੌਪਈ ਬ੍ਰਿਧ ਸਰੀਰ ਨਿਬਲ ਕੱਦ ਛੋਟਾ, ਦੂਜਾ ਕਾਰਨ ਇਹ ਵੀ ਬ੍ਰਿਧ ਅਵਸਥਾ ਹੈ, ਸਰੀਰ ਕਮਜ਼ੋਰ ਹੋ ਚੁੱਕਿਆ ਹੈ ਕਿਉਂਕਿ 72 ਕੁ ਸਾਲ ਦੀ ਉਮਰ ਦੇ ਵਿੱਚ ਆਪ ਜੀ ਗੁਰੂ ਅੰਗਦ ਸਾਹਿਬ ਜੀ ਦੀ ਚਰਨ ਛਰਨ ਵੀ ਚੱਲ ਕੇ ਆਏ ਸਨ ਅਤੇ 12 ਸਾਲ ਆਪ ਜੀ ਨੇ ਸੇਵਾ ਕੀਤੀ, ਜਿਸ ਕਰਕੇ 84 ਸਾਲ ਦੀ ਉਮਰ ਆਪ ਜੀ ਦੀ ਹੋ ਗਈ ਸੀ। 84 ਸਾਲ ਦਾ ਜਿਹੜਾ ਬਜ਼ੁਰਗ ਹੈ ਉਹ ਫਿਰ ਕਮਜ਼ੋਰ ਦਿਸਦਾ ਹੋ ਹੀ ਜਾਂਦਾ ਹੈ। ਬਿਰਧ ਸਰੀਰ ਹੈ, ਕਮਜ਼ੋਰ ਬੜਾ ਹੈ ਸਰੀਰ ਤੇ ਕੱਦ ਵੀ ਛੋਟਾ ਹੈ। ਆਪ ਜੀ ਮਧਰੇ ਦੇ ਕੱਦ ਕਾਟਦੇ ਹਨ, ਪਰਮ ਵਿਸ਼ਾਲ ਸਭਨ ਕੇ ਓਟਾ, ਠੀਕ ਹੈ ਸਰੀਰ ਕਰਕੇ ਬਿਰਧ ਹੈ ਕਮਜ਼ੋਰ ਹੈ ਕੱਦ ਵੀ ਛੋਟਾ ਹੈ, ਪਰ ਉਂਝ ਕਹਿੰਦੇ ਪਰਮ ਵਿਸ਼ਾਲ ਵੱਡਿਆਂ ਤੋਂ ਵੱਡੇ ਤੇ ਸਾਰਿਆਂ ਦੇ ਕਹਿੰਦੇ ਓਟਾ ਕੀਏ ਆਸਰਾ ਵੀ ਹਨ। ਤੀਨ ਕੋਸ ਪਰ ਜਬ ਹੀ ਗਏ, ਜਿਸ ਵੇਲੇ ਇਸ ਤਰ੍ਹਾਂ ਪਿਛਲੇ ਪੈਰੀ ਤਿੰਨ ਕੋਹਾਂ ਉੱਪਰ ਆਪ ਜੀ ਚਲੇ ਗਏ, ਹੱਥ ਜੋੜ ਤਹਿ ਠਾਂਡੇ ਪਏ, ਉੱਥੇ ਕਹਿੰਦੇ ਹੱਥ ਜੋੜ ਕੇ ਖੜਿਆ ਹੋ ਗਏ ਹਨ ਜਿੱਥੇ ਅੱਜ ਕੱਲ੍ਹ ਉਹ ਤਿੰਨ ਕੋਹਾਂ ਤੇ ਸ੍ਰੀ ਦਮਦਮਾ ਸਾਹਿਬ ਅਸਥਾਨ ਸਵਾਏ ਮਾਨ ਆਪ ਜੀ ਦੀ ਯਾਦਗਾਰ ਵਿੱਚ ਜਪ ਜੀ ਪਾਠ ਭੋਗ ਕੋ ਪਾਇਓ। ਇੱਥੇ ਕਹਿੰਦੇ ਜਪ ਜੀ ਸਾਹਿਬ ਜੀ ਦਾ ਜਿਹੜਾ ਪਾਠ ਦਾ ਭੋਗ ਪਾਇਆ ਉਂਝ ਆਪ ਜੀ ਦਾ ਜਿਹੜਾ ਨਿਤਨੇਮ ਹੈ ਉਹ 84 ਪਾਠ ਰੋਜ਼ ਕਰਨ ਦਾ ਸੀ। ਇਸ ਤਰ੍ਹਾਂ ਸਤਿਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਉਹ 101 ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰਦੇ ਸਨ। ਇਸੇ ਤਰ੍ਹਾਂ ਭਾਈ ਬਾਬਾ ਦੀਪ ਸਿੰਘ ਜੀ ਦੇ ਵੀ ਅੱਗੇ ਤੋਂ ਅੱਗੇ ਸਿੰਘਾਂ ਰਾਹੀਂ ਸੁਣਨ ਵਿੱਚ ਆਇਆ ਵੀ ਉਹ ਵੀ 101 ਜਪਜੀ ਸਾਹਿਬ ਦਾ ਪਾਠ ਕਰਿਆ ਕਰ ਰਹੇ ਸਨ। ਹੁਣ ਇਸ ਤਰ੍ਹਾਂ ਤੁਸੀਂ ਦੇਖ ਲਓ 3.5 ਪੱਤਰੇ ਹੈ ਜਪਜੀ ਸਾਹਿਬ ਦੇ, 300 ਤੋਂ ਸਿੱਧ 350 ਇਸ ਤਰ੍ਹਾਂ, ਯਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਤਰਾ ਹੋ ਜਾਂਦਾ ਹੈ, ਅੱਧਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ। ਯਾਨੀ ਇਹ ਜਦੋਂ 101 ਜਪਜੀ ਸਾਹਿਬ ਦਾ ਕੋਈ ਪਾਠ ਕਰਦਾ ਇੰਨਾ ਹੋ ਜਾਂਦਾ ਹੈ। ਇੰਨਾ ਰੋਜ਼ ਦਾ ਪਾਠ ਸਤਿਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਜਪਜੀ ਸਾਹਿਬ ਰਾਹੀਂ ਕਰ ਰਹੇ, ਜਿਵੇਂ ਅੱਧਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਇੰਨੇ ਕੁ ਪੱਤਰੇ ਅਤੇ ਬਾਬਾ ਦੀਪ ਸਿੰਘ ਜੀ। ਬਾਕੀ ਜਿਹੜਾ ਕੋਈ ਜਪ ਤਪ ਉਹ ਭੋਰੇ ਵਿੱਚ ਬੈਠ ਕੇ ਕਰਦੇ ਸੀ ਉਹ ਵੱਖਰਾ ਸੀ। ਜੇ ਕੋਈ ਕਹੇ ਵੀ ਇਹ ਤਾਂ ਬਹੁਤ ਸਮਾਂ ਲੱਗ ਜਾਂਦਾ ਹੈ, ਵੀ ਠੀਕ ਹੈ ਜਵਾਨ ਰਾਹੀਂ ਅਸੀਂ ਪੜ੍ਹੀਏ ਤਾਂ ਸਮਾਂ ਕਾਫੀ ਲੱਗਦਾ ਹੈ, ਜਦੋਂ ਕਦੇ ਸੁਰਤ ਰਾਹੀਂ ਮਹਾਰਾਜ ਦੀ ਕਿਰਪਾ ਹੋ ਜਾਵੇ ਫਿਰ ਨਹੀਂ ਸਮਾਂ ਲੱਗਦਾ ਹੈ, ਫਿਰ ਤਾਂ ਬਹੁਤ ਜਿਹੜੀ ਇਹ ਚਾਲ ਹੈ ਤੇਜ਼ ਹੋ ਜਾਂਦੀ ਹੈ। ਤਾਂ ਮੂਲ ਮੰਤਰ ਵੀ ਜਿੱਥੇ ਆ ਸਾਨੂੰ ਇੱਕ ਮਾਲਾ ਫੇਰਦੇ ਹਾਂ ਤਕਰੀਬਨ 20 ਮਿੰਟ ਲੱਗ ਜਾਂਦੇ, ਫਿਰ 2-4 ਮਿੰਟਾਂ 'ਚ ਹੋਣ ਲੱਗ ਜਾਂਦੀ ਇੱਕ ਮਾਲਾ। ਇੰਨਾ ਸੁਰਤ ਨਾਲ ਕਰਿਆ ਹੋਇਆ ਫਰਕ ਪੈ ਜਾਂਦਾ ਹੈ। ਕਿਉਂ ਜਿਹੜਾ ਕੋਈ ਰਸ ਹੈ ਉਹ ਸਹਿਜੇ ਹੋ ਜਾਂਦਾ ਹੈ। ਵਿੱਚ ਕਹਿ ਰਹੇ ਹਨ ਜਪ ਜੀ ਪਾਠ ਭੋਗ ਕੋ ਪਾਇਓ, ਇੱਥੇ ਆ ਕੇ ਕਹਿੰਦੇ ਜਪ ਜੀ ਸਾਹਿਬ ਦਾ ਜਿਹੜਾ ਪਾਠ ਦਾ ਭੋਗ ਹੈ ਉਹ ਆਪ ਜੀ ਨੇ ਪਾਇਆ ਹੈ। ਯਾਨੀ ਇਹ ਤਿੰਨ ਕੋਹਾਂ 'ਤੇ ਆ ਕੇ ਜਿੰਨੇ ਕੁ ਪਾਠ ਹੋਏ ਉਹਨੇ ਕੀਤੇ, ਅਤੇ ਇੱਥੇ ਆ ਕੇ ਤਿੰਨ ਕੋਹਾਂ 'ਤੇ ਫਿਰ ਜਪਜੀਤ ਸਾਹਿਬ ਦੇ ਪਾਠ ਦਾ ਭੋਗ ਪਾਇਆ ਹੈ। ਔਰ ਸ੍ਰੀ ਅੰਗਦ ਰੂਪ ਵਸਾਇਓ, ਆਪਣੇ ਹਿਰਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਰੂਪ ਵਸਾਇਆ ਹੈ, ਧਿਆਨ ਧਰਿਆ ਹੈ। ਪਰੇ ਕਰੀ ਅਸ਼ਟਾਂਗ ਪ੍ਰਣਾਮ, ਇੱਥੇ ਖੜਿਆ ਹੋ ਕੇ 8 ਅੰਗ ਲਾ ਕੇ ਤੇ ਨਮਸਕਾਰ ਕੀਤੀ ਹੈ। ਸ੍ਰੀ ਗੁਰਦੇਵ ਕਿਰਪਾ ਗੁਣ ਸਵਾਏ ਮਾਨ ਗੁਰਦੇਵ ਜੀ, ਗੁਰੂ ਅੰਗਦ ਸਾਹਿਬ ਜੀ ਹਨ, ਮਹਾਨ ਕਿਰਪਾ ਦੇ ਘਰ ਹਨ ਤੇ ਗੁਣਾਂ ਦੇ ਘਰ ਹਨ। ਪੁੰਨ ਕਰ ਮੁਖ ਦਿਸ਼ ਗੋਇੰਦਵਾਲ, ਇਸ ਤਰ੍ਹਾਂ ਤਿੰਨ ਕੋਹਾਂ ਤੇ ਜਾ ਕੇ ਨਾ ਪਿਛਲੇ ਪੈਰੀ ਤੇ ਫਿਰ ਮੱਥਾ ਟੇਕ ਕੇ ਅਰਦਾਸ ਕੀਤੀ, ਉਦੋਂ ਬਾਅਦ ਫਿਰ ਗੋਇੰਦਵਾਲ ਵੱਲ ਨੂੰ ਮੁਖ ਕੀਤਾ ਹੈ। ਦੇਖ ਲਓ ਅਸੀਂ ਤਾਂ ਦਰਬਾਰ ਸਾਹਿਬ ਆਉਂਦੇ ਹਾਂ, ਮਾੜਾ ਜਿਹਾ ਮੱਥਾ ਟੇਕ ਕੇ ਝਾਟੀ ਪਿੱਠ ਕਰਦੇ ਹਾਂ, ਅਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਿੰਨ ਕੋਹਾਂ ਵੇਲੋ ਪਿਛਲੇ ਤਰਫ ਹੀ ਜਾਣਾ, ਇਹ ਕਿੰਨੀ ਅਸਾਹ ਸ਼ਰਮ ਹੈ ਆਪਣੇ ਗੁਰੂ ਉੱਪਰ। ਉਹ ਜਿਹੜੇ ਕੋਈ ਐਸਾ ਸ਼ਰਧਾ ਰੱਖਦੇ ਅਸਲ ਰੂਪ ਦੇ ਫਲ ਜਿਹੜਾ ਲਾਭ ਹੈ ਉਹੀ ਮਹਾਨ ਪ੍ਰਾਪਤ ਕਰਦੇ। ਜਿੰਨੀ ਗੁਰੂ ਦੇ ਸਨਮੁਖ ਰਹਾਂਗੇ ਉਹਨਾਂ ਵੱਧ ਫਲ, ਜਿੰਨੀ ਕੁ ਪਿੱਠ ਜ਼ਿਆਦਾ ਕਰਾਂਗੇ ਉਹਨਾਂ ਘਾਟਾ ਜ਼ਿਆਦਾ। ਇਸ ਕਰਕੇ ਸਨਮੁਖੀ ਜ਼ਿਆਦਾ ਰਹਿਣਾ ਚਾਹੀਏ। ਗਮਨੇ ਪੰਥ ਨਿਰਭੈ ਤਿਸ ਕਾਲ, ਤਿੰਨ ਕੋਹਾਂ 'ਤੇ ਜਾ ਕੇ ਉੱਥੇ ਜਪਜੀ ਸਾਹਿਬ ਦਾ ਭੋਗ ਪਾ ਕੇ ਅਰਦਾਸ ਕਰਕੇ ਮੱਥਾ ਟੇਕ ਕੇ ਉਦੋਂ ਬਾਅਦ ਫਿਰ ਸ੍ਰੀ ਗੋਇੰਦਵਾਲ ਨੂੰ ਸਨਮੁਖ ਮੁੱਖ ਕਰਕੇ ਚੱਲੇ ਹਨ। ਛਰੀ ਗੁਰੂ ਕਰ ਕੀ ਕਰ ਧਾਰੀ, ਨਿਰਭੈ ਹੋ ਕੇ ਰਸਤੇ ਵਿੱਚ ਚੱਲ ਰਹੇ ਆ ਵੀ ਭੂਤ ਪ੍ਰੇਤਾਂ ਕੋਲ ਜਾ ਰਹੇ, ਪਤਾ ਨਹੀਂ ਕੀ ਹੋ ਜਾਊਗਾ, ਪਰ ਐਨ ਨਿਰਭੈ ਉਸ ਸਮੇਂ। ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਹੱਥਾਂ ਦੀ ਜਿਹਦੀ ਦਿੱਤੀ ਹੋਈ ਉਹ ਛਿੱਟੀ ਜੀ ਹੈ, ਫੁੱਲ ਛਿੱਟੀ ਹੱਥ ਵਿੱਚ ਧਾਰਨ ਕੀਤੀ, ਹੱਥ ਵਿੱਚ ਪਕੜੀ ਹੋਈ ਹੈ। ਸਾਦਰ ਉੱਚੇ ਕਰੀ ਉਠਾਰੀ, ਗੁਰੂ ਮਹਾਰਾਜ ਨੇ ਸਾਨੂੰ ਇਹ ਫੁੱਲ ਛਿੱਟੀ ਬਖਸ਼ੀ ਹੈ, ਜਿਸ ਕਰਕੇ ਉਹਨੂੰ ਕਹਿੰਦੇ ਸਤਿਕਾਰ ਵਜੋਂ ਆਪਣੇ ਸਿਰ ਦੇ ਉੱਪਰ ਰੱਖੀ ਹੋਈ ਹੈ, ਸੀਸ ਉੱਪਰ ਰੱਖੀ ਹੋਈ ਹੈ। ਕਰਕੇ ਆਪਣੋ ਹੱਥ ਅਗਾਰੀ, ਇਸ ਤਰ੍ਹਾਂ ਆਪਣਾ ਜਿਹੜਾ ਹੱਥ ਹੈ ਉਸਨੂੰ ਥੋੜਾ ਜਿਹਾ ਅੱਗੇ ਕਰਕੇ, ਭੂਤ ਪ੍ਰੇਤ ਕੋ ਜਾਏ ਦਿਖਾਰੀ, ਜਿੱਥੇ ਗੋਂਦੇ ਦਾ ਕਹਿੰਦੇ ਉਸ ਧਰਤੀ ਉੱਥੇ ਭੂਤ ਪ੍ਰੇਤ ਲੱਖਾਂ ਬੈਠੇ ਉਹਨਾਂ ਨੂੰ ਜਾ ਦਿਖਾਲੀ ਹੈ, ਛਟੀ ਜੀ ਪੂਰ ਛਟੀ ਦਿਖਾਈ ਹੈ। ਪਰੀ ਤਪਤ ਦੀਰਘ ਤਿੰਨ ਮਾਹੀ, ਜਦੋਂ ਫੂਲ ਛੱਟੀ ਜੀ ਉਹਨਾਂ ਨੇ ਹਿਲਦੀ ਦੇਖੀ ਉਹਨਾਂ ਨੂੰ ਮਹਾਨ ਕਹਿੰਦੇ ਬਹਾਰੀ ਤਪਸ਼ ਲੱਗੀ ਹੈ, ਸਾੜਾ ਹੋਇਆ ਹੈ। ਛਿੰਨ ਭਰ ਥਿਰਿਓ ਜਾਏ ਤਿਹ ਨਾਹੀ, ਸਰੀਰ ਸਣ ਲੱਗ ਪਿਆ ਜਿਸ ਕਰਕੇ ਛਿੰਨ ਭਰ ਵੀ ਥੋੜੇ ਸਮਾਂ ਵੀ ਉਹਨਾਂ ਤੋਂ ਕੋਈ ਛੜਿਆ ਟਿਕਿਆ ਨਹੀਂ ਜਾ ਰਿਹਾ ਹੈ। ਉਹ ਕਹਿੰਦੇ ਘੱਟ ਸ਼ਬਦ ਕਹਿਣ ਨਾਲ ਦੋ ਜਿਹੜੇ ਛਿੰਨ ਬੀਤ ਜਾਂਦੇ ਨੇ, ਨਿਕਾਹ ਤੇ ਟਾ ਜਿਹੜਾ ਦੋ ਅੱਖਰ ਕਹਿਣ ਨਾਲ ਦੋ ਛਿੰਨ ਬੀਤ ਜਾਂਦੇ ਨੇ, ਇੰਨਾ ਛਿੰਨ ਦਾ ਜਿਹੜਾ ਸਮਾਂ ਘੱਟ ਹੈ। ਜਰੇ ਜਾਤ ਤਿੰਨ ਕੇਰ ਸਰੀਰਾ, ਜਿਸ ਕਰਕੇ ਇਹਨਾਂ ਦੇ ਸਰੀਰ ਸਾਰਿਆਂ ਦੇ ਸੜਦੇ ਮੱਜਦੇ ਜਾ ਰਹੇ ਹੈ। ਭਏ ਅਤੀਰ ਸੰਭਾਰ ਨਾ ਚੀਰਾ, ਅਤੀਰ ਤੋਂ ਰਹਿਤ ਹੋ ਗਏ ਘਬਰਾਹਟ ਪਿੱਛੇ ਆ ਕੇ, ਹੋਰ ਤਾਂ ਹੋਰ ਕੀ ਆਪਣੇ ਵਸਤਰ ਸੰਭਾਲਣੇ ਵੀ ਭੁੱਲ ਗਏ ਹਨ। ਪਿਤਾ ਪੁੱਤਰ ਕੋ ਨਹਿਨ ਸੰਭਾਰੇ, ਵੀ ਮੇਰਾ ਪਿਤਾ ਹੈ, ਇਹ ਮੇਰੇ ਪੁੱਤਰ ਹੈ। ਪਿਤਾ ਜਿਹੜਾ ਪੁੱਤਰ ਨੂੰ ਨਹੀਂ ਸੰਭਾਲਦਾ ਹੈ ਤੇ ਜਿਹੜਾ ਪੁੱਤਰ ਆਪਣੇ ਪਿਤਾ ਨੂੰ ਨਹੀਂ ਸੰਭਾਲ ਰਿਹਾ ਹੈ। ਭਰਾਤ ਭਰਾਤ ਕੋ ਛੋਰ ਪਧਾਰੈ, ਆ ਜਿਹੜਾ ਭਰਾ ਹੈ ਉਹ ਆਪਣੇ ਭਰਾ ਨੂੰ ਛੱਡ ਕੇ ਭਜਾ ਜਾ ਰਿਹਾ, ਦੌੜਦਾ ਜਾ ਰਿਹਾ ਹੈ। ਇਸਤਰੀ ਤਿਆਗ ਚੱਲੇ ਪਤ ਪ੍ਰੇਤ, ਇਸੇ ਤਰ੍ਹਾਂ ਕਹਿੰਦੇ ਜਿਹੜੇ ਕੋਈ ਪ੍ਰੇਤ ਪਤੀ ਸੋ ਆਪੋ ਆਪਣੀਆਂ ਘਰ ਵਾਲੀਆਂ ਪਤਨੀਆਂ ਪ੍ਰੇਤਨੀਆਂ ਨੂੰ ਵੀ ਛੱਡ ਕੇ ਚੱਲੇ ਹਨ। ਕਿਤੇ ਪਰੇ ਧਰ ਹੋਏ ਅਚੇਤ, ਆ ਕਈਆਂ ਨੂੰ ਤਾਂ ਇੰਨੀ ਉਹ ਅੱਗ ਦਾ ਸੇਕ ਜਿਹਾ ਲੱਗਿਆ, ਕਹਿੰਦੇ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ ਹਨ ਵਿਚਾਰੇ। ਹਲਾ ਚੱਲੀ ਐਸੇ ਤਿੰਨ ਪਰੀ, ਆ ਭੂਤਾਂ ਪ੍ਰੇਤਾਂ ਦੁਆ ਜਿੰਨਾ ਵਿੱਚ ਇੰਨੀ ਕਹਿੰਦੇ ਹਲਚਲੀ ਪੈ ਗਈ, ਹਫੜਾ ਦਫੜੀ ਪੈ ਗਈ। ਗਏ ਥਾਨ ਤਜ ਥਿਰੇ ਨਾ ਕਰੀ, ਹਾਂ ਬਹੁਤਾ ਤਾਂ ਸਮਾਂ ਕੀ ਹੈ, ਕਹਿੰਦੇ ਥਾਂ ਛੱਡ ਕੇ ਭੱਜ ਕੇ ਇੱਕ ਘੜੀ ਵੀ ਨਹੀਂ ਰਹਿ ਸਕੇ, 24 ਮਿੰਟ ਤੋਂ ਪਹਿਲਾਂ ਹੀ ਪਹਿਲਾਂ ਭੱਜ ਗਏ। ਹਾਹਾਕਾਰ ਕਰਤ ਭੱਜ ਚੱਲੇ, ਹਾਏ ਮਰ ਗਏ ਹੋਏ ਬਚ ਕੇ ਆਈ, ਇਸ ਤਰ੍ਹਾਂ ਕਹਿੰਦੇ ਹਾਏ ਹਾਏ ਕਰਦੀ ਆਵਾਜ਼ ਕਰਕੇ ਭੱਜ ਚੱਲੇ ਹਨ। ਸਕਲ ਦਿਸਨ ਹੋਏ ਸਕਹਿ ਨਾ ਖਲੇ, ਸਾਰੇ ਤਰਫਾਂ ਨੂੰ ਜਿੱਧਰ ਕਿਸੇ ਦਾ ਮੂੰਹ ਉਧਰ ਨੂੰ ਭੱਜਿਆ ਜਾ ਰਿਹਾ, ਕੋਈ ਨੀ ਖੜ ਰਿਹਾ, ਭਜਰਾਂ ਪਈਆਂ ਹੋਈਆਂ। ਜਿਉਂ ਜਿਉਂ ਛਰੀ ਹਿਲਾਵਨ ਕਰੀ, ਜਿਵੇਂ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਦੀ ਬਖਸ਼ੀ ਹੋਈ ਫੁੱਲ ਛਟੀ ਨੂੰ ਹਿਲਾਉਣਾ ਚਲਾਉਣਾ ਕਰਦੇ ਇਧਰ ਉਧਰ ਨੂੰ, ਤਿਉਂ ਤਿਉਂ ਤਪਤ ਤਿੰਨੋ ਪਰ ਪਰਹੀ, ਜਿਵੇਂ ਜਿਵੇਂ ਉਹਨਾਂ ਦੇ ਉੱਪਰ ਬੜੀ ਭਾਰੀ ਜਿਹੜੀ ਤਪਸ਼ ਪੈ ਰਹੀ ਹੈ। ਕੇਤਕ ਹੱਥ ਜੋੜ ਕਹਿ ਬਿਨੈ, ਜਿਹੜੇ ਪ੍ਰੇਤ ਦੇ ਉਹ ਹੱਥ ਜੋੜ ਕੇ ਬੇਨਤੀ ਕਰਕੇ ਕਹਿੰਦੇ ਆ ਗੁਰੂ ਅਮਰਦਾਸ ਸਾਹਿਬ, ਤਜਹੋ ਹਮੈ ਨਹਿ ਨਾਹਕ ਹਨੈ, ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਜੀਂਦੇ ਛੱਡ ਲੋ, ਬਿਨਾਂ ਕਿਸੇ ਮਾਰਾ ਕਾਰਨ ਤੋਂ ਐਵੇਂ ਨਿਹੱਕੇ ਜੀ ਨਾ ਸਾਨੂੰ ਮਾਰੋ। ਕਿਤਕ ਕਾਲ ਕੋ ਉਤਰਿਓ ਡੇਰਾ, ਕੁਝ ਕੀ ਸਮਾਂ ਹੋਇਆ ਮਾਰਾ ਸਾਡਾ ਇੱਥੇ ਡੇਰਾ ਉਤਰਿਆ ਹੋਇਆ ਹੈ। ਹਮਹ ਸੰਭਾਲਨ ਦੇਹੋ ਇਸ ਬੇਰਾ, ਕਰਕੇ ਮਾਰਾ ਸਾਡੀ ਬੇਨਤੀ ਹੈ ਸਾਨੂੰ ਥੋੜਾ ਜਿਹਾ ਸੰਭਾਲਣ ਦਿਓ, ਸਾਜੋ ਸਮਾਨ ਜਾ। ਛਰੀ ਨਾ ਚੰਚਲ ਕਰੋ ਅਗਾਰੀ, ਇਹ ਗੁਰੂ ਅਮਰਦਾਸ ਸਾਹਿਬ ਜੀ ਆ ਜਿਹੜੀ ਆਪਣੇ ਹੱਥ ਵਿੱਚ ਤੁਸੀਂ ਫੂਰ ਛਟੀ ਜੀ ਫੜੀ ਹੋਈ, ਇਸ ਨੂੰ ਅੱਗੇ ਕਰਕੇ ਹਿਲਾਉਣਾ ਚਲਾਉਣਾ ਨਾ ਕਰੋ। ਚੱਲੇ ਜਾਹ ਹਮ ਤੂਰਨ ਧਾਰੀ, ਹਾਂ ਮਹਾਰਾਜ ਅਸੀਂ ਬੜੀ ਛੇਤੀ ਤੇਜ਼ੀ ਧਾਰ ਕੇ ਚਲੇ ਜਾਵਾਂਗੇ, ਖੜਾਂਗੇ ਨਹੀਂ ਰਹਾਂਗੇ, ਪਰ ਛਟੀ ਜੀ ਨੂੰ ਨਾ ਹਿਲਾਓ, ਸਾਨੂੰ ਇਹ ਬਹੁਤ ਤੰਕਰੀ ਅੱਗ ਲਾਉਂਦੀ ਹੈ। ਇਸ ਪ੍ਰਕਾਰ ਮਾਚਿਓ ਜਬ ਰੌਰਾ, ਇਸ ਤਰ੍ਹਾਂ ਜਦੋਂ ਭੂਤਾਂ ਪ੍ਰੇਤਾਂ ਜਿੰਨਾਂ ਵਿੱਚ ਭੱਜਣ ਜਾਣ ਦਾ ਹਲ ਦੁਹਾਈ ਦਾ ਰੌਲਾ ਰੁਟਪਾ ਜਿਹਾ ਮੱਚਿਆ ਹੈ। ਸਗਰੇ ਗਏ ਛੋਰ ਤਬ ਠੌਰਾ, ਸਾਰੇ ਜਿੰਨੇ ਲੱਖਾਂ ਭੂਤ ਪ੍ਰੇਤ ਡੇਰਾ ਲਾਈ ਬੈਠੇ ਸੀ ਸਭ ਜਗ੍ਹਾ ਨੂੰ ਛੱਡ ਕੇ ਭੱਜ ਗਏ। ਹੁਤੀ ਦੇਵਣੀ ਇੱਕ ਤਿੰਨ ਮਾਹੀ, ਕਵੀ ਜੀ ਕਹਿੰਦੇ ਹੇ ਸਰੋਤਾ ਜਨੋ, ਉਹਨਾਂ ਭੂਤਾਂ ਪ੍ਰੇਤਾਂ ਵਿੱਚ ਕਹਿੰਦੇ ਦਿਉਣੀ ਹੈ ਸੀ। ਕੇਤਕ ਕਾਲ ਗਰਭ ਧਰ ਤਾਹੀ, ਉਹ ਜਿਹੜੀ ਦਿਉਣੀ ਸੀ ਕੁਝ ਸਮੇਂ ਤੋਂ ਉਹਨੇ ਆਪਣੇ ਪੇਟ ਵਿੱਚ ਗਰਭ ਧਾਰਨ ਕੀਤਾ ਸੀ, ਬੱਚੇ ਹੈ ਸੀ ਪੇਟ ਵਿੱਚ। ਹੁਤੋ ਸਮੀਪ ਪ੍ਰਸੂਤ ਸਮੇਂ ਤਹੇ, ਉਹ ਜਿਹੜੀ ਦਿਉਣੀ ਹੈ ਉਹਦਾ ਕਹਿੰਦੇ ਪ੍ਰਸੂਤ ਦਾ ਸਮਾਂ ਨੇੜੇ ਆ, ਬੱਚਿਆਂ ਨੂੰ ਜਨਮ ਦੇਣ ਦਾ ਸਮਾਂ ਨੇੜੇ ਹੀ ਆਇਆ ਹੋਇਆ ਸੀ। ਪਰਿਓ ਸੋਚ ਔਚਕ ਹੀ ਦ੍ਰਿਗ ਲਹਿ, ਆ ਜਦੋਂ ਕਹਿੰਦੇ ਅਚਨ ਚੇਤ ਰੌਲਾ ਰੱਪਾ ਜਾ ਪਿਆ ਤੇ ਉਹਨੇ ਅੱਖਾਂ ਨਾਲ ਦੇਖਿਆ ਵੀ ਆ ਕੀ ਹੋ ਰਿਹਾ ਹੈ। ਭਏ ਤਰਾਸ ਉਰ ਭਾਜ ਪਧਾਰੀ, ਆਹ ਜਿਉਣੀ ਨੂੰ ਵੀ ਕਹਿੰਦੇ ਬੜਾ ਭਾਰੀ ਡਰ ਹੋਇਆ, ਉਹ ਵੀ ਭੱਜ ਚੱਲੀ ਹੈ। ਨਹਿ ਢਿੱਗ ਦੇਖਿਓ ਪਤ ਰਖਵਾਰੀ, ਆਪਣੀ ਰੱਖਿਆ ਕਰਨ ਵਾਲਾ ਜਿਹੜਾ ਪਤੀ ਦਿਓ ਵੀ ਉਹਨੇ ਨੇੜੇ ਨੀ ਦੇਖਿਆ ਹੈ। ਬਿਹਬਲ ਦੌਰਤ ਤ੍ਰਾਸਤ ਹੋਈ, ਇਸ ਤਰ੍ਹਾਂ ਕਹਿੰਦੇ ਦੌੜਦੀ ਹੋਈ ਡਰ ਰਹੀ ਹੈ ਤੇ ਬੜੀ ਵਿਆਕਲ ਜੀ ਹੋ ਰਹੀ ਹੈ। ਗਿਰਿਓ ਗਰਭ ਤਬ ਸਿਸ ਭੇਦ ਹੋਈ, ਕਹਿੰਦੇ ਇੰਨੀ ਡਰੀ ਇੰਨਾ ਵਿਆਕਲ ਹੋਈ ਹੈ, ਕਹਿੰਦੇ ਪੇਟ ਦੇ ਵਿੱਚੋਂ ਦੋ ਬੱਚੇ ਪੈਦਾ ਹੋ ਗਏ, ਡਿੱਗ ਪਏ ਹਨ ਧਰਤੀ ਤੇ। ਉਤੋ ਜਵਾਰ ਕੋ ਤਹਾਂ ਕਿਦਾਰਾ, ਆ ਜਿੱਥੇ ਦੋ ਬੱਚੇ ਕਹਿੰਦੇ ਪੇਟ ਵਿੱਚੋਂ ਨਿਕਲ ਕੇ ਡਿੱਗ ਪਏ, ਉੱਥੇ ਕਹਿੰਦੇ ਜਵਾਰ ਦਾ ਚਰੀ ਦਾ ਖੇਤ ਜਿਹਾ ਹੈ ਸੀ। ਉਪਰ ਕਰ ਉਪਰ ਕੱਟੀ ਹੋਈ ਤਿਸ ਬਾਰਾ ਆਹੋ ਜਿਮੀਦਾਰਾਂ ਨੇ ਉਪਰੋਂ ਕਹਿੰਦੇ ਉਹ ਕੱਟੀ ਹੋਈ ਵੱਡੀ ਹੋਈ ਸੀ ਇੱਕ ਕੇ ਦ੍ਰਿਗ ਸੋ ਲੱਗਿਓ ਫਿਰੰਬਾ ਇੱਕ ਜਿਹੜਾ ਜਿਉਣੀ ਦਾ ਬੱਚਾ ਹੈ ਨਾ ਜਦੋਂ ਡਿੱਗਿਆ ਕਹਿੰਦੇ ਉਹ ਜਿਹੜਾ ਚਰੀ ਦਾ ਜਵਾਰ ਦਾ ਮੁੱਢ ਜਿਹਾ ਹੈ ਉਹ ਕਹਿੰਦੇ ਲੱਗਿਆ ਹੈ ਅੱਖ ਵਿੱਚ ਚੁਬਿਓ ਬੀਚ ਸੋ ਕੀਨਸ ਖੰਡਾ ਅੱਖ ਵਿੱਚ ਕਹਿੰਦੇ ਖੋ ਗਿਆ ਹੈ ਰਾਜਾ ਜਿਸ ਕਰਕੇ ਉਹ ਕਹਿੰਦੇ ਉਸਨੇ ਜ਼ਖਮ ਕਰ ਦਿੱਤਾ ਹੈ ਅੱਖ ਤੋੜ ਦਿੱਤੀ ਹੈ ਕਾਣਾ ਦੇਵ ਵਿਦਿਤ ਤਬ ਜਗ ਹੈ ਕਹਿੰਦੇ ਸਰੋਤਾ ਜਨ ਉਸਦਾ ਨਾਮ ਸੰਸਾਰ ਦੇ ਵਿੱਚ ਕਾਣਾ ਦਿਓ ਕਰਕੇ ਪ੍ਰਗਟ ਹੀ ਹੈ ਪ੍ਰਸਿੱਧ ਹੀ ਹੈ ਦੁਰਗ ਬਠਿੰਡੇ ਵਿੱਚ ਜੋ ਰਹਿ ਜਿਹੜਾ ਕਹਿੰਦੇ ਬਠਿੰਡੇ ਦੇ ਕਲੇ ਵਿੱਚ ਬਹੁਤ ਸਮਾਂ ਕਰਕੇ ਰਿਹਾ ਹੈ ਸ੍ਰੀ ਕਲਗੀ ਧਰ ਜਾਏ ਨਿਕਾਸਿਓ ਕਾਣੇ ਦਿਓ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਗੁਰੂ ਕਾਸ਼ੀ ਸ੍ਰੀ ਦਮਦਮਾ ਸਾਹਿਬ ਗਏ ਇੱਥੇ ਜਾ ਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਬਹੁਤ ਤੰਗ ਕਰਦੇ ਇਹਨੂੰ ਕੱਢੋ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸ ਨੂੰ ਕਿਹਾ ਸੀ ਵੀ ਤੂੰ ਜਾ ਕਹਿੰਦਾ ਮਹਾਰਾਜ ਮੈਂ ਬਹੁਤ ਭੁੱਖਾ ਤੇ ਆਇਆ ਥੋੜ੍ਹਾ ਕੁਝ ਖੁਆ ਪਿਆ ਕੇ ਭੇਜੋ ਇਸ ਤਰ੍ਹਾਂ ਤਾਂ ਭੁੱਖੇ ਤੋਂ ਚਲਿਆ ਨਹੀਂ ਜਾਂਦਾ ਹੈ ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਅਨਾਜ ਲੈ ਲਾ ਹੋਰ ਕੋਈ ਸ਼ਗਨ ਛਕਾਉਣ ਵਾਸਤੇ ਰਿਹਾਈ ਲੈ ਲਾ ਕਹਿੰਦਾ ਇਹ ਨਹੀਂ ਜੀ ਮਹਾਰਾਜ ਕੋਈ ਬਾਸ ਬੂਸ ਦੀ ਬਲੀ ਦਿਓ ਹੋਵੇ ਤਕੜਾ ਹੋਵੇ ਮਾੜਾ ਮੋਟਾ ਨਾ ਹੋਵੇ ਫਿਰ ਇਸ ਤਰ੍ਹਾਂ ਫਿਰ ਗੁਰੂ ਕਲਗੀਧਰ ਜੀ ਨੇ ਕਿਹਾ ਵੀ ਆ ਕੋਈ ਝੋਟਾ ਝੂਟਾ ਜਿਹਾ ਲੱਭ ਕੇ ਲਿਆ ਉਹ ਤਕੜਾ ਜਿੱਥੇ ਉਹ ਝੂਟਾ ਸਰ ਗੁਰਦੁਆਰਾ ਦਮਦਮਾ ਸਾਹਿਬ ਤੋਂ ਪੰਜ ਸੱਤ ਮੀਲ ਦੇ ਫਾਸਲੇ 'ਤੇ ਬਣਿਆ ਹੋਇਆ ਖੇਤਾਂ ਵਿੱਚ ਅਸਥਾਨ ਅਤੇ ਇੱਥੇ ਸਿੰਘ ਆਏ ਨੇ ਨਗਰ ਵਸਿਆ ਨਾਲ ਹੀ ਅਤੇ ਉਹ ਸਿੰਘਾਂ ਨੇ ਕਿਹਾ ਵੀ ਸਾਨੂੰ ਕੋਈ ਆ ਬਲੀ ਦੇਣੀ ਹੈ ਉਹਨੂੰ ਕਾਣੇ ਦੀ ਉਹਨੂੰ ਕੱਢਣਾ ਕੋਈ ਦੁੱਖ ਦਿਓ ਜੀ ਇੱਥੋਂ ਕੋਈ ਤਕੜਾ ਰਿਸ਼ਟ ਪੁਸ਼ਟ ਇਹ ਜਿਹੜਾ ਝੋਟਾ ਜਿਹਾ ਬੜਾ ਤਕੜਾ ਮਾਰਨ ਖੰਡਾ ਸੀ ਬਹੁਤ ਆਕੀ ਸੀ ਬੜਾ ਮਸਤਿਆ ਹੋਇਆ ਸੀ ਉਹ ਜਿਹੜੇ ਲੋਕ ਸੀ ਉਹਨਾਂ ਨੇ ਮਖੌਲ ਕਰਨ ਵਾਸਤੇ ਨੇ ਉਹ ਕਹਿੰਦਾ ਕਹਿੰਦੇ ਉਹ ਲੈ ਜਾਓ ਜੀ ਉਹ ਬਹੁਤ ਰਿਸ਼ਟ ਪੁਸ਼ਟ ਹੈ ਵੇ ਵੇਖਾਂਗੇ ਕਿਵੇਂ ਭਜਾਉਂਦਾ ਸਿੰਘਾਂ ਨੂੰ ਭਜਣਾ ਕਿਵੇਂ ਪੈਂਦੀਆਂ ਸਿੰਘਾਂ ਨੇ ਜਾ ਕੇ ਸੰਬੋਧਨ ਕਰਕੇ ਕਹਿ ਦਿੱਤਾ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਸਾਨੂੰ ਭੇਜਿਆ ਹੈ ਤੋਂ ਵੀ ਹੁਣ ਸਿੱਧਾ ਹੋ ਕੇ ਅੱਗੇ ਲੱਗ ਕੇ ਚੱਲ ਪਏ ਅਤੇ ਜੇ ਕਹਿੰਦੇ ਮਹਾਰਾਜ ਨੇ ਕਿਵੇਂ ਪਤਾ ਇਹ ਤਾਂ ਮਹਾਰਾਜ ਨੂੰ ਪੁੱਛੀ ਤੂੰ ਸਾਨੂੰ ਤਾਂ ਅੱਗੇ ਵੀ ਲੈ ਜਾਓ ਜਿਵੇਂ ਆਮ ਸਿਆਣੇ ਪਸ਼ੂ ਹੁੰਦੇ ਨੇ ਮੌਜਾਂ ਅੱਗੇ ਲੱਗ ਕੇ ਤੁਰ ਪੈਂਦੇ ਉਹ ਨੀਵੀਂ ਜੀ ਪਾ ਕੇ ਅਤੇ ਤੁਰ ਪਿਆ ਹੈ ਉਹ ਦੇਖ ਕੇ ਹੈਰਾਨ ਕਹਿੰਦੇ ਵੀ ਇਹ ਤਾਂ ਦੇਖਦਿਆਂ ਸਾਰੀ ਪੈਂਦਾ ਸੀ ਇਹਨੂੰ ਕੀ ਹੋ ਗਿਆ ਇਹ ਬੌਜ ਨਾ ਜਾਂਦਾ ਫਿਰ ਸਿੰਘਾਂ ਤੋਂ ਭੁੱਲਾਂ ਗਲਤੀਆਂ ਬਖਸ਼ਾਉਂਦੇ ਫਿਰ ਮਹਾਰਾਜ ਜੀ ਇਸ ਤਾਂ ਭੁੱਲ ਗਏ ਇਸ ਤਾਂ ਮਖੌਲ ਕੀਤਾ ਸੀ ਤੁਹਾਨੂੰ ਗਲਤੀ ਉਹ ਕਹਿੰਦੇ ਵੀ ਸਾਡਾ ਨਹੀਂ ਇਹ ਤਾਂ ਮਹਾਰਾਜ ਨੇ ਬੁਲਾਇਆ ਮਹਾਰਾਜ ਦੇ ਆਖੇ ਜਾ ਰਿਹਾ ਉਹ ਬਠਿੰਡੇ ਦੀ ਫਿਰ ਉੱਪਰਲੀ ਉਹ ਜਿਹੜੀ ਕੰਧ ਜੀ ਹੈ ਉੱਪਰਲਾ ਥਾਂ ਉੱਥੇ ਲੈ ਗਏ ਸਨ ਉਹ ਕਾਫੀ ਉੱਚਾ ਕਿਲ੍ਹਾ ਹੈ ਬਠਿੰਡੇ ਵਿੱਚ ਹੁਣ ਵੀ ਹੈ ਗੁਰੂ ਮਹਾਰਾਜ ਦਾ ਅਸਥਾਨ ਵੀ ਉੱਥੇ ਹੈਗਾ ਕਿਲ੍ਹੇ ਵਿੱਚ ਸੋਹਣਾ ਬਣਿਆ ਹੋਇਆ ਹੈ ਪਹਿਲਾਂ ਤਾਂ ਛੋਟਾ ਜਿਹਾ ਹੁੰਦਾ ਸੀ ਜਿਵੇਂ ਨਿੱਕਾ ਜਿਹਾ ਕਮਰਾ ਹੁਣ ਉਹ ਕਾਰ ਸੇਵਾ ਵਾਲਿਆਂ ਨੇ ਸੇਵਾ ਸੰਭਾਲੀਏ ਬਹੁਤ ਵਧੀਆ ਅਸਥਾਨ ਬਣਾ ਦਿੱਤਾ ਹੈ ਉਹ ਬਾਰ ਬਾਰ ਹਾਜੀ ਰਤਨ ਵੀ ਮਹਾਰਾਜ ਦਾ ਅਸਥਾਨ ਇੱਕ ਹੈਗਾ ਹੈ ਇਹ ਦੋ ਅਸਥਾਨ ਹੈ ਬਠਿੰਡੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਇਸ ਤਰ੍ਹਾਂ ਫਿਰ ਉਹ ਕਹਿੰਦੇ ਵੀ ਇਹ ਹੁਣ ਜਿਹੜਾ ਨਾ ਉਹਨੂੰ ਇੱਕ ਝਟਕੇ ਨਾਲ ਹੀ ਇਹਦੀ ਬਲੀ ਦੇਣੀ ਹੈ ਇਹ ਇਕੱਲੇ ਨੇ ਚੱਕ ਕੇ ਸਿੱਟਣਾ ਹੈ ਅਤੇ ਕੋਈ ਨਿਕਲੋ ਸਿੰਘ ਫਿਰ ਇੱਕ ਨਿਕਲਿਆ ਸੀ ਉਸਨੇ ਝਟਕਾਇਆ ਅਤੇ ਉਸਨੇ ਚੱਕ ਕੇ ਪਰੇ ਥੱਲੇ ਸਿੱਟਿਆ ਇਸ ਤਰ੍ਹਾਂ ਅੱਗੇ ਇਤਿਹਾਸ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਦੋਂ ਬਠਿੰਡੇ ਜਾਣਗੇ ਇਸ ਗੁਰੂ ਕਾਸ਼ੀ ਜਾਣਗੇ ਉੱਥੇ ਇਹ ਆ ਜਾਏਗਾ ਇੱਥੇ ਉਹ ਪ੍ਰਸੰਗ ਕਾਣੇ ਦੇ ਉਹਦਾ ਆਇਆ ਜਿਸ ਕਰਕੇ ਥੋੜ੍ਹਾ ਜਿਹਾ ਸੰਖੇਪ ਨਾਲ ਸੁਧਾ ਦਿੱਤਾ ਵੀ ਜੋ ਗੁਰੂ ਕਲਗੀਧਰ ਜੀ ਨੇ ਬਠਿੰਡੇ ਵਿੱਚੋਂ ਜਾ ਕੇ ਕੱਢਿਆ ਸੀ, ਜਿਸ ਤੇ ਸਭ ਮਹਿ ਨਾਮ ਪ੍ਰਕਾਸ਼ਿਓ, ਇਸ ਕਰਕੇ ਇਹਦਾ ਨਾਂ ਕਹਿੰਦੇ ਕਾਣਾ ਦਿਓ ਕਰਕੇ ਸਭ ਵਿੱਚ ਪ੍ਰਗਟ ਹੋਇਆ। ਗਿਰਿਓ ਦੂਸਰੋ ਭੁਜ ਕੇ ਭਾਰ, ਦੂਸਰਾ ਜਿਹੜਾ ਦਿਉਣੀ ਦਾ ਬੱਚਾ ਸੀ ਉਹ ਬਾਹਾਂ ਦੇ ਭਾਰ ਡਿੱਗ ਪਿਆ ਹੈ। ਸੋ ਟੂਟੀ ਪਰ ਖੇਤ ਮਜਾਰ, ਉਹਦੀ ਵੀ ਕਹਿੰਦੇ ਖੇਤ ਵਿੱਚ ਹੀ ਉਹ ਬਾਂਹ ਜੀ ਟੁੱਟ ਗਈ, ਉੱਥੇ ਹੀ ਪਿਆ ਪੁਆ ਰਿਹਾ ਵਿਚਾਰਾ। ਦੋਨੋਂ ਕੋ ਤਿੰਨ ਲੀਓ ਉਚਾਏ, ਇੱਕ ਦੀ ਅੱਖ ਜੀ ਫੁੱਟ ਗਈ ਆ, ਦੂਜੇ ਦੀ ਬਾਂਹ ਟੁੱਟ ਗਈ ਆ, ਦੋਹਾਂ ਨੂੰ ਚੁੱਕ ਲਿਆ ਏ ਦਿਉਣੀ ਨੇ। ਬਸਤਰ ਲਪੇਟਿਓ ਰੱਖੇ ਬਚਾਏ, ਇਸ ਤਰ੍ਹਾਂ ਕਹਿੰਦੇ ਬਸਤਰ ਲਪੇਟ ਲਿਆ ਤੇ ਬਚਾ ਕੇ ਰੱਖੇ ਆ ਦਿਉਣੀ ਨੇ ਦੋਵੇਂ ਬੱਚੇ। ਕੇਤਿਕ ਸੰਮਤ ਮਹਿ ਪੇ ਜਵਾਨ, ਕੁਝ ਸਾਲਾਂ ਤੋਂ ਬਾਅਦ ਦਿਉਣੀ ਦੇ ਦੋਵੇਂ ਬੱਚੇ ਨੌਜਵਾਨ ਹੋ ਗਏ। ਬਸੇ ਜੋ ਦੋਨੋਂ ਕਰ ਨਿਜ ਥਾਨ, ਦੋਵੇਂ ਕਹਿੰਦੇ ਬੱਚੇ ਆਪੋ ਆਪਣਾ ਸਥਾਨ ਟਿਕਾਣਾ ਬਣਾ ਕੇ ਬਸਣ ਲੱਗ ਪਏ। ਇੱਕ ਮਸੂਰਪੁਰ ਬਾਸਾ ਪਾਇਓ, ਇੱਕ ਨੇ ਤਾਂ ਕਹਿੰਦੇ ਜਿਹੜਾ ਮਸੂਰਪੁਰ ਆ ਜਿਹਨੂੰ ਸ਼ੀਟਾਂ ਵਾਲਾ ਸਟੇਸ਼ਨ ਕਹਿੰਦੇ, ਇੱਥੇ ਬਾਹਰ ਬਾਹਰ ਨੇੜੇ ਇਸ ਸਥਾਨ ਇੱਥੇ ਬਾਸਾ ਪਾਇਓ। ਬੀਚ ਬਠਿੰਡੇ ਦੁਤੀਏ ਵਸਾਇਓ, ਦੂਜਾ ਕਹਿੰਦੇ ਬਠਿੰਡੇ ਦੇ ਕਿਲੇ ਵਿੱਚ ਜਾ ਕੇ ਵਸਿਆ ਰਿਹਾ। ਇਸ ਪ੍ਰਕਾਰ ਦੇਵਨ ਗਤ ਹੋਈ, ਇਸ ਤਰ੍ਹਾਂ ਕਹਿੰਦੇ ਜਿਹੜੇ ਦੋ ਦਿਉਣੀ ਦੇ ਬੱਚੇ ਸੀ ਉਹਨਾਂ ਦੀ ਹਾਲਤ ਹੋਈ ਸੀ। ਭੂਤ ਪ੍ਰੇਤ ਤਹਿ ਰਹਿਓ ਨਾ ਕੋਈ, ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਗਏ ਆ ਫੁਰ ਛੱਟੀ ਜੀ ਲਾਈ ਹੈ ਗੋਇੰਦਵਾਲ ਸਾਹਿਬ ਦੇ ਭੂਤ ਪ੍ਰੇਤ ਜਨ ਕੋਈ ਨਹੀਂ ਰਿਹਾ ਹੈ। ਖਰੇ ਭਾਏ ਸ੍ਰੀ ਅਮਰ ਸਥਾਨ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਜਾ ਸੁਸ਼ੋਭਤ ਵਿੱਚ ਖੜੋਤੇ ਹਨ। ਕੀਨ ਬਿਲੋਚਨ ਕੀ ਚਾਰ ਮਹਾਨ, ਕੀਰ ਬਿਲੋਕਨ ਚਾਰ ਮਹਾਨ, ਇਸ ਤਰ੍ਹਾਂ ਕਹਿੰਦੇ ਨੇਤਰਾਂ ਨਾਲ ਤੱਕਣਾ ਕੀਤਾ, ਹਰ ਪਾਸੇ ਸੋਹਣੀ ਥਾਂ ਹੈ। ਨਿਕਟ ਬਿਪਾਸਾ ਬਹੇ ਪ੍ਰਵਾਹੂ, ਕੀ ਵੇਖ ਰਹੇ ਵੀ ਇਹ ਨੇੜੇ ਬਿਆਸਾ ਨਦੀ ਦਾ ਪ੍ਰਵਾਹ ਚੱਲ ਰਿਹਾ ਹੈ। ਜੁਗਤ ਤੁਰੰਗ ਬਿਮਲ ਜਲ ਮਾਹੂ, ਕਹਿੰਦੇ ਜਿਹੜੇ ਜਿਵੇਂ ਤਰੰਗਾਂ ਛੱਲਾਂ ਦੇ ਸਮੇਤ ਜਲ ਤਰਿਆ ਬੜਾ ਉਜਲ। ਚੱਕਰਵਾਰ ਤੇ ਆਦ ਬਿਹੰਗਾ, ਚੱਕਵੇ ਚੱਕਵੀ ਆਦ ਤੋਂ ਲੈ ਕੇ ਹੋਰ ਜਿਹੜੇ ਪੰਛੀ ਹਨ, ਬਹੁ ਸ਼ਬਦ ਆਏ ਮਾਨ ਜਿਮ ਗੰਗਾ, ਬੜੇ ਸ਼ਬਦ ਕਰਨ ਵਾਲੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਣ ਵਾਲੇ ਹੋਰੇ ਬੋਲ ਰਹੇ ਹਨ। ਮੰਨ ਲਓ ਜਿਵੇਂ ਗੰਗਾ ਤੇ ਨਦੀ ਤੇ ਕਿਨਾਰੇ ਪੰਛੀ ਜਾਂ ਨਹਾਉਣ ਵਾਲੇ ਬੋਲਦੇ ਹੁੰਦੇ ਨੇ। ਸੁੰਦਰ ਪੁਲਨ ਸਥਾਨ ਜਿਸੀ ਕੋ, ਹਾਂ ਜਿਸ ਵਿਆਸਾ ਨਦੀ ਦੇ ਕਿਨਾਰੇ ਜਿਹੜਾ ਬ੍ਰਿਤੀ ਵਾਲਾ ਸਥਾਨ ਬੜਾ ਸੁੰਦਰ ਹੈ। ਸਿਕਤਾ ਮ੍ਰਿਦ ਜੁਗ ਤੀਰ ਤਿਸੀ ਕੋ, ਇਸੇ ਤਰ੍ਹਾਂ ਉਸਦੇ ਦੋਵੇਂ ਕਿਨਾਰਿਆਂ ਤੇ ਬੜਾ ਕੋਮਲ ਜਿਹਾ ਰੇਤਾ ਪਿਆ ਹੋਇਆ। ਲਵਪੁਰ ਆਦ ਗਮਨ ਤਹਿ ਰਾਹੂ, ਇੱਥੋਂ ਵਿਆਸਾ ਨਦੀ ਦੇ ਕਿਨਾਰੇ ਤੋਂ ਲਾਹੌਰ ਨੂੰ ਜਾਣ ਦਾ ਵੀ ਰਸਤਾ ਹੈ। ਇਤ ਦਿੱਲੀ ਪਹੁੰਚਤ ਸੇ ਜਾਹੂ, ਇੱਥੇ ਕਹਿੰਦੇ ਚਲਦਿਆਂ ਦਿੱਲੀ ਸ਼ਹਿਰ ਵੀ ਪੁੱਜ ਜਾਈਦਾ ਹੈ। ਜਨ ਦਿੱਲੀ ਤੋਂ ਇੱਥੋਂ ਲਾਹੌਰ ਨੂੰ ਜੇ ਕਿਸੇ ਨੇ ਜਾਣਾ ਹੋਵੇ ਫਿਰ ਵੀ ਇੱਥੇ ਇਸੇ ਘਾਟ ਤੇ ਪੱਤਣ ਰਾਹੀਂ ਚੱਲਿਆ ਜਾਂਦਾ। ਜੇ ਕਿਸੇ ਨੇ ਲਾਹੌਰ ਤੋਂ ਦਿੱਲੀ ਨੂੰ ਜਾਣਾ ਹੋਏ ਉਹਨਾਂ ਨੂੰ ਵੀ ਇੱਥੇ ਆਉਣਾ ਪੈਂਦਾ, ਫਿਰ ਅੱਗੇ ਦਿੱਲੀ ਨੂੰ ਜਾਂਦਾ। ਦਿੱਲੀ ਆਉਣ ਵਾਲੇ ਜਿਹੜੇ ਜੇ ਉਹਨਾਂ ਨੇ ਲਾਹੌਰ ਜਾਣਾ ਹੋਵੇ ਫਿਰ ਇੱਥੇ ਆ ਕੇ ਪੱਤਣ ਘਾਟ ਤੇ ਉਹ ਬੇੜੀ ਰਾਹੀਂ ਪਾਰ ਹੁੰਦੇ ਸਨ। ਘਾਟ ਉਰਾਰ ਪਾਰ ਉਤਰ ਰਹਿ, ਕਹਿੰਦੇ ਪਾਰ ਉਤਰਨ ਵਾਸਤੇ ਉਰਲੇ ਪਾਸੇ ਤੇ ਪਰਲੇ ਪਾਸੇ ਘਾਟ ਬਣੇ ਹੋਏ ਸਨ। ਆਵਤ ਜਾਤ ਲੋਕ ਠਹਿਰ ਬੇ, ਇਸ ਤਰ੍ਹਾਂ ਕਹਿੰਦੇ ਆਉਂਦਿਆਂ ਜਾਂਦਿਆਂ ਜਿਹੜੇ ਲੋਕ ਇੱਥੇ ਘਾਟ ਤੇ ਠਹਿਰ ਜਾਂਦੇ ਸਨ। ਤੀਰ ਬਿਪਾਸਾ ਸੁੰਦਰ ਥਾਨੂ, ਇਸ ਕਰਕੇ ਬਿਆਸਾ ਨਦੀ ਦਾ ਜਿਹੜਾ ਜਿਹੜਾ ਖਤਾਰਾ ਬੜਾ ਸੋਹਣੇ ਥਾਂ ਵਾਲਾ ਹੈ, ਉੱਚੋ ਸੋਭਿਤ ਦੇਖ ਮਹਾਨੂ, ਇਹ ਜਿਹੜਾ ਥਾਂ ਹੈ ਬਹੁਤ ਉੱਚਾ ਦੇਖਿਆ ਜਾਂਦਾ ਹੈ ਬਾਕੀਆਂ ਥਾਵਾਂ ਨਾਲੋਂ। ਜਿਮ ਸ੍ਰੀ ਅੰਗਦ ਆਗਿਆ ਦੀਨਸ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਜਿਸ ਤਰ੍ਹਾਂ ਸਤਿਗੁਰੂ ਅੰਗਦ ਸਾਹਿਬ ਜੀ ਨੇ ਆਗਿਆ ਦਿੱਤੀ ਸੀ, ਸਤ ਨਾਮ ਕਹਿ ਜਲ ਕਰ ਲੀਨਸ, ਸਤ ਨਾਮ ਵਾਹਿਗੁਰੂ ਕਹਿੰਦਿਆਂ ਹੋਇਆ ਵਿਆਸਾ ਜਲ ਦੇ ਵਿੱਚੋਂ ਸੁੱਚਾ ਜਲ ਆਪ ਜੀ ਨੇ ਲੈ ਲਿਆ ਹੈ। ਸ਼ਿਰਕਨ ਕਰਿਓ ਸਥਾਨ ਚੁਫੇਰੇ, ਸਤ ਨਾਮ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਚਾਰ ਛਪੇਰੇ ਉਹ ਸੁੱਚਾ ਜਲ ਛਿੜਕਿਆ ਹੈ। ਫੇਰ ਨਾ ਆਵੇ ਹੈ ਪ੍ਰੇਤਨ ਡੇਰੇ, ਕਿਉਂਕਿ ਭੈੜੀਆਂ ਜਗ੍ਹਾ ਵਿੱਚ ਲਾਣਾ ਆਉਂਦਾ ਹੈ ਵੀ ਜਿਸ ਕਰਕੇ ਉਹ ਸਤ ਨਾਮ ਵਾਹਿਗੁਰੂ ਜਲ ਕਹਿ ਕੇ ਛਿੜਕ ਦਿੱਤਾ ਵੀ ਥਾਂ ਪਵਿੱਤਰ ਹੋ ਗਿਆ, ਮੁੜ ਕੇ ਨਾ ਆਉਣਾ ਹੋਵੇ। ਛਰੀ ਧਰੀ ਕਰ ਸ੍ਰੀ ਗੁਰ ਕਰ ਕੀ, ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਹੱਥਾਂ ਦੀ ਬਖਸ਼ੀ ਹੋਈ ਜਿਹੜੀ ਫੂਰ ਚਿੱਟੀ ਜੀ ਉਹ ਹੱਥ ਵਿੱਚ ਧਾਰਨ ਕੀਤੀ ਹੈ। ਕਰੀ ਲਕੀਰ ਜਿੱਤੀ ਧਰਪੁਰ ਕੀ, ਆ ਜਿੰਨਾ ਕੇ ਨਗਰ ਵਸਾਉਣਾ ਹੈ ਉਨੀ ਕਹਿੰਦੇ ਚਾਰ ਛਪੇਰੇ ਲਕੀਰ ਜੀ ਕੱਢ ਦਿੱਤੀ ਹੈ। ਬਹਰ ਮੰਗਾਏ ਹੋ ਬਹੁ ਮਿਸ਼ਟਾਨਾ, ਦੂਰ ਤੱਕ ਲਕੀਰ ਜੀ ਕੱਢ ਕੇ ਵੀ ਉਸ ਤੋਂ ਬਾਅਦ ਫਿਰ ਬੜਾ ਭਾਰੀ ਮਿੱਠਾ ਗੁੜਾ ਦੇ ਪਤਾਸੇ ਮੰਗਾ ਲਏ ਨੇ। ਹਰਖਿਓ ਗੋਂਦਾ ਧਨੀ ਮਹਾਨਾ, ਜਿਹੜਾ ਗੋਂਦਾ ਖਦਰੀ ਚੌਧਰੀ ਸੀ ਬੜਾ ਧਨੀ ਸੀ, ਬਹੁਤ ਖੁਸ਼ ਹੋਇਆ ਹੈ। ਖਰੇ ਹੋਏ ਸ੍ਰੀ ਅਮਰ ਸੁਜਾਨੇ, ਆ ਸੁਗੜ ਸੁਜਾਨ ਗੁਰੂ ਅਮਰਦਾਸ ਸਾਹਿਬ ਜੀ ਅਰਦਾਸ ਕਰਨ ਲਈ ਖੜਿਆ ਹੋ ਗਏ। ਹੱਥ ਜੋੜ ਅਰਦਾਸ ਬਖਾਨੇ, ਹੱਥ ਜੋੜ ਕੇ ਅਰਦਾਸ ਕਰਨ ਲੱਗ ਪਏ ਹਾਂ। ਸ੍ਰੀ ਨਾਨਕ ਸ੍ਰੀ ਅੰਗਦ ਨਾਮੂ, ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਲਿਆ, ਫਿਰ ਸਵਾਏ ਮਨ ਗੁਰੂ ਅੰਗਦ ਸਾਹਿਬ ਜੀ ਦਾ ਨਾਮ ਲੈ ਲਿਆ। ਸਿਮਰ ਸਿਮਰ ਆਨੰਦ ਅਭਿਰਾਮੂ, ਸੋਹਣੇ ਮੁਖ ਤੋਂ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜੀ ਨੂੰ ਯਾਦ ਕਰਕੇ ਅਰਪਣ ਕਰਿਓ ਸਕਲ ਮਿਸ਼ਟਾ ਨੂੰ, ਜਿਹੜਾ ਇੱਕ ਗੁਰ ਮਿੱਠਾ ਆਦਿਕ ਸੀ ਉਹ ਗੁਰੂ ਮਹਾਰਾਜ ਨੂੰ ਅਰਪਿਆ ਕਿ ਮਹਾਰਾ ਭੋਗ ਲਾਓ ਜੀ। ਉਹ ਸਭਨ ਕੋ ਬਾਂਟਨ ਠਾਨੋ, ਉਸ ਤੋਂ ਬਾਅਦ ਜਿਹੜਾ ਗੁਰ ਮਿੱਠਾ ਆਦਿਕ ਸੀ ਉਹ ਸਾਰਿਆਂ ਨੂੰ ਵੰਡਣਾ ਕੀਤਾ ਹੈ। ਪੂਰਬ ਦਿਸ਼ਾ ਧਰਾ ਪਟਵਾਰੀ, ਪੂਰਬ ਦਿਸ਼ਾ ਧਰਾ ਪਟਵਾਈ, ਪਟਵਾਈ ਪਟਵਾਰੀ ਦੇ ਵਿੱਚ ਫਰਕ ਪੈ ਜਾਂਦਾ। ਇਸ ਤਰ੍ਹਾਂ ਜਿਹੜੀ ਚੜ੍ਹਦੀ ਤਰਫ ਦੀ ਧਰਤੀ ਹੈ ਉਹਦਾ ਟੱਕ ਜਾ ਲਗਵਾਇਆ, ਉਹਨੂੰ ਪਟਵਾਇਆ ਹੈ। ਏਕ ਸਾਰ ਸੁੰਦਰ ਬਨਵਾਈ, ਇੱਕੋ ਜਿਹੀ ਕਹਿੰਦੇ ਸੋਹਣੀ ਪੱਧਰੀ ਕਰਵਾ ਦਿੱਤੀ ਹੈ। ਸ੍ਰੀ ਨਾਨਕ ਕੇ ਚਰਨ ਮਨਾਏ, ਸੋਵਾਰ ਗੁਰੂ ਨਾਨਕ ਸਾਹਿਬ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਨੂੰ ਮਨਾਉਂਦਿਆਂ ਪੂਜਦਿਆਂ ਨਗਰ ਨੀਵ ਧਰ ਚਿਨਬੇ ਲਾਏ, ਆਏ ਸੋਹਣੇ ਨਗਰ ਦੀ ਕਹਿੰਦੇ ਨਿਉ ਰੱਖ ਦਿੱਤੀ ਹੈ, ਚਿਣ ਵਾਸਤੇ ਰਾਜ ਮਿਸਤਰੀ ਲਾ ਦਿੱਤੇ ਹਨ। ਤਬ ਤੇ ਬਹਰ ਨਾ ਭੂਤ ਨਾ ਪ੍ਰੇਤ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਅਰਦਾਸ ਕਰਕੇ ਨਿਉ ਰੱਖ ਦਿੱਤੀ ਨਗਰ ਵਸਾਉਣ ਵਾਸਤੇ, ਉਸ ਤੋਂ ਬਾਅਦ ਕਹਿੰਦੇ ਜਿਹੜਾ ਭੂਤਾਂ ਪ੍ਰੇਤਾਂ ਦਾ ਡਰ ਹੈ, ਨਹਿ ਦੇਖੇ ਸੋ ਢਾਹੇ ਨਿਕੇਤ, ਕਿਸੇ ਦਾ ਜਿਹੜਾ ਮਕਾਨ ਉਹ ਢਾਇਆ ਨਹੀਂ ਵੇਖਿਆ ਗਿਆ ਹੈ। ਪੂਰਬ ਸਦਨ ਬਣਾਵਹਿ ਕੋ, ਗੁਰੂ ਅਮਰਦਾਸ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਜਿਹੜਾ ਵੀ ਕੋਈ ਇੱਥੇ ਮਕਾਨ ਬਣਾਉਣ ਦੀ ਕੋਸ਼ਿਸ਼ ਕਰਦਾ ਸੀ, ਪ੍ਰੇਤ ਬਿਦਾਰਤ ਢਾਹਤ ਸੋ, ਕਹਿੰਦੇ ਉਹ ਪ੍ਰੇਤ ਬਣ ਨਹੀਂ ਦਿੰਦੇ ਸੀ, ਰਾਤ ਨੂੰ ਕਹਿੰਦੇ ਸਾਰਾ ਉਹ ਢਾਟੂ ਜਾਂਦੇ ਸੀ, ਖਿਲਾਰ ਜਾਂਦੇ ਸਨ। ਨਿਉ ਪਟਵਾ ਕੇ ਨੀਂਹ ਰੱਖ ਦਿੱਤੀ ਹੈ, ਜਿੰਨੀ ਕੁ ਚਿਣਾਈ ਕੀਤੀ ਇੱਟਾਂ ਦੀ ਉਹ ਬਣਿਆ ਬਣਿਆ ਰਿਹਾ। ਅਗਲੇ ਦਿਨ ਗੁੰਦੇ ਦੇਖ ਆਨੰਦ ਲਹਿਓ ਹੈ, ਗੁੰਦੇ ਖੱਤਰੀ ਚੌਧਰੀ ਨੇ ਦੇਖ ਕੇ ਮਨ ਵਿੱਚ ਬੜਾ ਆਨੰਦ ਲਿਆ, ਬਹੁਤ ਖੁਸ਼ ਹੈ ਵੀ ਹੁਣ ਨਗਰ ਵਸ ਜਾਏਗਾ। ਬਹੁਤ ਧਨ ਖਰਚ ਮਜ਼ੂਰ ਲਗਾਏ, ਗੁੰਦਾ ਖੱਤੀ ਮਾਇਆ ਧਾਰੀ ਸੀ, ਬਹੁਤੇ ਮਜ਼ਦੂਰ ਕਹਿੰਦੇ ਲਾ ਦਿੱਤੇ ਹਨ। ਕਰਤੇ ਕਾਰੀਗਰ ਸਮਦਾਇ। ਹੋਰ ਜਿਹੜੇ ਕੋਈ ਮਿਸਤਰੀ ਲੋਕ ਉਹ ਵੀ ਬੜਾ ਕਹਿੰਦੇ ਚਿਣਾਈ ਦਾ ਕੰਮ ਕਰ ਰਹੇ ਆ ਤੇਜੀ ਨਾਲ। ਤਬ ਸ੍ਰੀ ਅਮਰ ਵਿਚਾਰ ਕਰਿਓ ਹੈ, ਸਵੇਰੇ ਜਦੋਂ ਨਿਉ ਪੰਡੀ ਚਿਣਾਈ ਲੱਗੀ ਹੈ, ਗੁਰੂ ਅਮਰਦਾਸ ਸਾਹਿਬ ਜੀ ਨੇ ਵਿਚਾਰ ਕੀਤਾ ਹੈ, ਜਿਸ ਗੋਂਦੇ ਪਰ ਨਾਮ ਧਰਿਓ ਹੈ। ਆਹ ਕਹਿੰਦੇ ਨਗਰ ਦਾ ਨਾਂ ਇਹ ਗੋਂਦੇ ਖੱਤਰੀ ਚੌਧਰੀ ਦੇ ਨਾਮ ਪੁਰੀ ਰੱਖਿਆ, ਪਰ ਭੱਟਾਂ ਨੇ ਤਾਂ ਗੋਵਿੰਦ ਵਾਰ ਗੋਵਿੰਦਪੁਰੀ ਸਮਝਣ ਤੀਰ ਵਿਪਾਸ ਬਣਾਇਓ ਕਿਹਾ ਵੀ ਪਰਮੇਸ਼ਰ ਦੇ ਨਾਂ ਉੱਪਰ ਇਹ ਗੋਇੰਦਵਾਲ ਨਗਰ ਦਾ ਨਾਂ ਰੱਖਿਆ ਗਿਆ ਸੀ। ਗੋਇੰਦਵਾਲ ਉਚਾਰ ਸੁਣਾਇਓ, ਇਹ ਨਗਰ ਦਾ ਨਾਂ ਸ੍ਰੀ ਗੋਇੰਦਵਾਲ ਸਾਹਿਬ ਹੋਵੇਗਾ। ਬੁਖਾਰ ਬਿੰਦ ਰਾਹੀਂ ਸਭ ਨੂੰ ਉਚਾਰਨ ਕਰਕੇ ਸੁਣਾ ਦਿੱਤਾ। ਕੀਤਕ ਸਦਨ ਤਿਆਰ ਕਰਵਾਏ, ਕੁਝ ਸਮਾਂ ਟਿਕ ਕੇ ਕੁਝ ਕੁ ਜਿਹੜੇ ਮਕਾਨ ਹਨ ਉਹ ਆਪ ਜੀ ਨੇ ਤਿਆਰ ਕਰਵਾਏ। ਨਜ਼ਰਸਾਨੀ ਹੇਠ ਸ੍ਰੀ ਅੰਗਦ ਕੇ ਦਰਸ਼ਨ ਆਏ, ਫਿਰ ਇੱਕ ਦਿਨ ਚਲਦੇ ਹੋਏ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਦਾਰ ਕਰਨ ਲਈ ਸ੍ਰੀ ਖਡੂਰ ਸਾਹਿਬ ਚੱਲੇ ਆਏ। ਬੰਧਨ ਠਾਨੀ ਹੋਏ ਅਧੀਨਾ, ਬਹੁਤ ਅਧੀਨਤਾ ਸਹਿਤ ਹੋ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਆਪ ਜੀ ਨੇ ਨਮਸਕਾਰ ਕੀਤੀ ਹੈ। ਪੰਡਤ ਬਿਨੈ ਬਨ ਆਗੈ ਦੀਨਾ, ਤਾਂ ਨਿਮਾਣੇ ਹੋ ਕੇ ਆਪ ਜੀ ਬੇਨਤੀਆਂ ਕਰ ਰਹੇ ਕਹਿ ਰਹੇ ਹਨ। ਰਾਵਰ ਕੀ ਆਗਿਆ ਜਿਮ ਹੋਈ, ਗੁਰੂ ਅੰਗਦ ਸਾਹਿਬ ਮਹਾਰਾਜ ਜਿਵੇਂ ਆਪ ਜੀ ਦੀ ਆਗਿਆ ਹੋਈ ਸੀ ਦਾਸ ਨੂੰ, ਸੁਧਰਿਓ ਕਾਜ ਭਇਓ ਪੁਰਸ਼ ਹੋਈ, ਉਹ ਜਿਹੜਾ ਕੰਮ ਹੈ ਬਿਲਕੁਲ ਸੁਧਰ ਗਿਆ, ਉਹ ਤਾਂ ਪੂਰਾ ਹੋ ਰਿਹਾ ਹੈ। ਲੱਗੇ ਮਜ਼ੂਰ ਕਰਤ ਹੈ ਕਾਰੇ, ਵਿਸ਼ਵਾਸ ਸਮੇਂ ਮਹਾਰਾ ਨਗਰ ਨੂੰ ਵਸਾਉਣ ਵਾਸਤੇ ਮਜ਼ਦੂਰ ਲੱਗੇ ਹੋਏ ਹੈ ਤੇ ਕੰਮ ਕਰੀ ਜਾ ਰਿਹਾ ਫਟਾਫਟ। ਕੇਤਕ ਕਰੇ ਨਿਕੇਤ ਸੋ ਤਿਆਰੇ, ਕੁਝ ਕੁ ਜਿਹੜੇ ਮਕਾਨ ਹੈ ਮਹਾਰਾ ਉਹ ਵੀ ਤਿਆਰ ਕਰ ਦਿੱਤੇ, ਜਿੱਥੇ ਉਹ ਚਵਾਰਾ ਸਾਹਿਬ ਗੁਰਦੁਆਰਾ ਸਭ ਤੋਂ ਪਹਿਲਾਂ ਇਹ ਜਿਹੜੀ ਨਿਉਂ ਵਾਲੀ ਜਗ੍ਹਾ ਇਹ ਤਿਆਰ ਕਰਵਾਇਆ ਸੀ ਆਪ ਜੀ ਨੇ, ਉਹ ਸਮਝਣਾ ਹੈ। ਸ੍ਰੀ ਅੰਗਦ ਸੁਣ ਭਏ ਪ੍ਰਸੰਨ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ। ਪੁਰਖਾ ਅਬ ਐਸੇ ਬਚ ਮਨ, ਸਵੇਰੇ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਹੇ ਅਮਰਦਾਸ ਸਾਹਿਬ ਪੁਰਖ ਜੀ, ਹੁਣ ਸਾਡਾ ਬਚਨ ਇਸ ਤਰ੍ਹਾਂ ਤੁਸੀਂ ਮੰਨੋ। ਨਿਜ ਪਰਿਵਾਰ ਹਕਾਰ ਸਾਰਾ, ਬਸਰ ਕੇ ਨਗਰ ਵਿੱਚ ਜਿੰਨਾ ਤੁਹਾਡਾ ਸਾਰਾ ਪਰਿਵਾਰ ਟੱਬਰ ਟੀਰ ਹੈ, ਤੁਸੀਂ ਇੱਥੇ ਗੋਇੰਦਵਾਲ ਸਾਹਿਬ ਵਿਖੇ ਹੀ ਸੱਦ ਲਵੋ। ਬਸੋ ਤਹਾਂ ਸੁਖ ਲਹ ਉਦਾਰਾ, ਸਾਰੇ ਪਰਿਵਾਰ ਸਾਹਿਤ ਤੁਸੀਂ ਇੱਥੇ ਵਸੋ ਤੇ ਭਾਰਾ ਸੁਖ ਪ੍ਰਾਪਤ ਕਰੋ। ਅਪਰ ਜੇ ਆਵ ਹੈ ਬਸ ਬੇਕਾਰਨ, ਹੋਰ ਬਾਹਰਲੇ ਪਿੰਡਾਂ ਤੋਂ ਵੀ ਜੇ ਗੋਇੰਦਵਾਲ ਸਾਹਿਬ ਵਿੱਚ ਵਸਣ ਵਾਸਤੇ ਲੋਕ ਆ ਜਾਣ, ਤਿਨਹਿ ਬਸਾਵਹੁ ਸਦਨ ਉਸਾਰਨ, ਉਹਨਾਂ ਨੂੰ ਕਹਿੰਦੇ ਮਕਾਨ ਉਸਾਰ ਕੇ ਦਿਓ, ਉਹਨਾਂ ਨੂੰ ਵੀ ਵਸਾ ਲਵੋ। ਬਾਸ ਤੁਮਾਰ ਸਮੀਪ ਹਮਾਰੇ, ਬਾਕੀ ਜਿਹੜਾ ਸਾਡਾ ਕਹਿੰਦੇ ਨਿਵਾਸ ਹੈ ਤੁਹਾਡੇ ਕੋਲ ਹੀ ਹੈ, ਖਡੂਰ ਸਾਹਿਬ ਤੇ ਗੋਇੰਦਵਾਲ ਕੋਈ ਬਹੁਤੀ ਦੂਰੀ ਤੇ ਨਹੀਂ ਹੈ। ਮਿਲਹੋ ਚਾਹੋ ਰਹਿ ਸਦਨ ਮਜਾਰੇ, ਜਦੋਂ ਤੁਹਾਡਾ ਜੀ ਕਰਿਆ ਕਰੇ ਸਾਨੂੰ ਆ ਕੇ ਮਿਲ ਜਾਇਆ ਕਰੋ, ਨਹੀਂ ਤਾਂ ਗੋਇੰਦਵਾਲ ਸਾਹਿਬ ਕਿ ਜਿੱਥੇ ਤੁਹਾਡੇ ਮਕਾਨ ਹੋਣਗੇ ਉੱਥੇ ਹੀ ਰਿਹਾ ਕਰਿਓ। ਅਬ ਬਾਸਰ ਕੇ ਗ੍ਰਾਮ ਸਿਧਾਰੋ, ਚੰਗਾ ਸ੍ਰੀ ਅਮਰਦਾਸ ਸਾਹਿਬ ਜੀ ਹੁਣ ਤੁਸੀਂ ਆਪਣੇ ਜਨਮ ਨਗਰ ਬਾਸਰ ਕੇ ਨਗਰ ਚਲੇ ਜਾਓ। ਮਿਲਹੋ ਸਬਨ ਸੋ ਕਰ ਹਿਤ ਕਾਰ, ਬੜਾ ਹਿਤ ਕਰਕੇ ਪ੍ਰੇਮ ਪਿਆਰ ਕਰਕੇ ਸਭ ਪਰਿਵਾਰ ਨੂੰ ਮਿਲੋ ਜਲੋ। ਚਿਰੰਕਾਲ ਬੀਤਾ ਤੁਝ ਆਏ, 12 ਸਾਲ ਤੋਂ ਵੱਧ ਸਮਾਂ ਤੁਹਾਨੂੰ ਇੱਥੇ ਆਇਆ ਹੋਇਆ ਬੀਤ ਗਿਆ ਹੈ। ਨਹਿ ਕੁਟੰਬ ਸੋ ਮਿਲਿਓ ਸਿਧਾਏ, ਜਦੋਂ ਤੋਂ ਆਏ ਆ ਜਾ ਕੇ ਤੁਸੀਂ ਕਦੇ ਪਰਿਵਾਰ ਨੂੰ ਮਿਲੇ ਜੁੜੇ ਨਹੀਂ ਹੋ। ਲੈ ਆਵਹੋ ਜਾਵਹੋ ਤਤਕਾਲ, ਇਸ ਕਰਕੇ ਹੇ ਅਮਰਦਾਸ ਸਾਹਿਬ ਜੀ ਜਾਓ ਛੇਤੀ ਦੇਖ ਕੇ ਆਪਣੇ ਸਾਰੇ ਪਰਿਵਾਰ ਨੂੰ ਲੈ ਆਓ ਗੋਇੰਦਵਾਲ ਸਾਹਿਬ। ਕਰਹੋ ਬਾਸ ਅਬ ਗੋਇੰਦਵਾਲ, ਪੱਕੇ ਤੌਰ ਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਪਣਾ ਨਿਵਾਸ ਕਰ ਲਓ। ਆਇਸ ਪਾਏ ਗੁਰੂ ਕੀ ਗਏ, ਅੰਗਦ ਸਾਹਿਬ ਜੀ ਦੀ ਆਗਿਆ ਪਾ ਕੇ ਗੁਰਦਾਸ ਸਾਹਿਬ ਜੀ ਚਲੇ ਗਏ ਬਸਰ ਕੇ ਨਗਰ, ਸਭ ਲੋਕਨ ਸੰਗ ਮਿਲਤੇ ਪਏ, ਨਗਰ ਦੇ ਲੋਕ ਸੀ ਸਾਰਿਆਂ ਨੂੰ ਮਿਲੇ ਜੁੜੇ ਹਨ, ਗੁਰ ਪ੍ਰਸੰਨ ਭੇ ਕਥਾ ਸੁਣਾਈ, ਇਸ ਤਰ੍ਹਾਂ ਕਥਾ ਸੁਣਾਈ ਹੈ ਵੀ ਗੁਰੂ ਅੰਗਦ ਸਾਹਿਬ ਜੀ ਸਾਡੇ ਉੱਪਰ ਬਹੁਤ ਪ੍ਰਸੰਨ ਹੋ ਗਏ, ਦਈ ਮੋਹ ਸਭ ਭਾਂਤ ਵਡਾਈ, ਪ੍ਰਸੰਨ ਹੋ ਕੇ ਸਾਨੂੰ ਸਭ ਤਰ੍ਹਾਂ ਦੀ ਉਹਨਾਂ ਨੇ ਵਡਿਆਈ ਬਖਸ਼ੀਏ, ਬਾਰਾਂ ਬਾਰ ਬਖਸ਼ੀਏ ਵੀ ਤੁਸੀਂ ਨਥਾਵਿਆਂ ਦੇ ਥਾਂ ਹੋਵੋਗੇ, ਨਿਮਾਣਿਆਂ ਦੇ ਮਾਣ ਬਖਸ਼ਣ ਵਾਲੇ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗੱਤ ਕਰਨ ਵਾਲੇ, ਨਿਪਤਿਆਂ ਦੀ ਇੱਜ਼ਤ ਵਿਰੋਧ ਰੱਖਣ ਵਾਲੇ, ਇਸ ਤਰ੍ਹਾਂ ਸਭ ਤਰ੍ਹਾਂ ਤਰਕ ਕੇ ਸਾਨੂੰ ਵਰ ਰੂਪ ਵਿੱਚ ਡਿਆਈ ਬਖਸ਼ੀਏ। ਅਬ ਗੁਰ ਹੁਕਮ ਭਾਇਓ ਇਸ ਢਾਲ, ਹੁਣ ਇਸ ਲੰਗਰ ਦੇ ਲੋਕ ਸਾਨੂੰ ਇਸ ਤਰ੍ਹਾਂ ਦਾ ਹੁਕਮ ਸਤਿਗੁਰੂ ਜੀ ਦਾ ਹੋਇਆ ਹੈ, ਇਸ ਢੰਗ ਦਾ, ਇਸ ਤਰੀਕੇ ਦਾ, ਬਸ ਹੋ ਜਾਏ ਕਰ ਗੋਇੰਦਵਾਲ, ਕਿਹਾ ਵੀ ਸਾਰੇ ਤੁਸੀਂ ਹੁਣ ਗੋਇੰਦਵਾਲ ਸਾਹਿਬ ਵਿੱਚ ਜਾ ਕੇ ਬਸੋ, ਦੇਰ ਨਾ ਕਰੋ, ਚਲੋ ਮਮ ਸੰਗ, ਇਸ ਕਰਕੇ ਆਪਣੇ ਭਰਾਵਾਂ ਨੂੰ ਕਿਹਾ ਵੀ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਛੇਤੀ ਚਲੋ, ਕੋਈ ਦੇਰੀ ਨਾ ਹੁਣ ਇੱਥੇ ਕਰੋ, ਗੁਰ ਸੁੰਦਰ ਘਰ ਹੋਏ ਉਤੰਗ, ਕਿਉਂਕਿ ਸੋਹਣਾ ਨਗਰ ਹੈ, ਉੱਚੇ ਉੱਚੇ ਘਰ ਬਣੇ ਹੋਏ ਹੈ ਤੇ ਹੋ ਜਾਣਗੇ, ਬਣ ਜਾਣਗੇ, ਜੇਤਿਕ ਮਾਨੇ ਬਾਕ ਭਨੇ ਜਬ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਮੰਨੇ, ਜਿੰਨੇ ਕੁ ਭਰਾਵਾਂ ਨੇ ਹੋਰ ਨੇੜੇ ਤੇੜੇ ਵਾਲੇ ਨੇ ਬਚਨ ਮੰਨ ਲਿਆ ਹੈ, ਉੱਠ ਸ੍ਰੀ ਅਮਰ ਸੰਗ ਭੇ ਸੋ ਸਭ, ਸਾਰੇ ਭਰਾ ਉੱਠ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਹੋ ਗਏ ਹਨ, ਕਲਿਆਣ ਚੰਦ ਜੀ, ਖੇਮ ਚੰਦ ਜੀ, ਇਸ ਤਰ੍ਹਾਂ ਈਸ਼ਰਦਾਸ ਜੀ, ਖੇਮ ਚੰਦ ਜੀ ਜਿਹੜੇ ਭਾਈ ਗੁਰਦਾਸ ਜੀ ਦੇ ਪਿਤਾ ਜੀ ਸਨ, ਉਹ ਵੀ ਇਸ ਤਰ੍ਹਾਂ ਜੇ ਉਹ ਈਸ਼ਰਦਾਸ ਦੇ ਪੁੱਤਰ ਨੂੰ ਅੱਗੇ ਬੀਬੀ ਅਮਰੋ ਵਿਆਹੀ ਹੋਈ ਸੀ, ਇਹ ਸਾਰੇ ਇੱਥੇ ਆ ਗਏ ਹਨ, ਪਹੁੰਚੇ ਗੋਇੰਦਵਾਲ ਸੋ ਜਾਏ, ਸਾਰੇ ਸ੍ਰੀ ਗੋਇੰਦਵਾਲ ਸਾਹਿਬ ਜਾ ਪਹੁੰਚੇ ਹਨ, ਬਸੇ ਥਾਨ ਰੁਚ ਸਭ ਸੁਖ ਪਾਏ, ਰੁਚੀ ਥਾਨ ਕੇ ਬਸੇ ਹੈ, ਸੁਖ ਪਾ ਰਹੇ ਹਨ, ਸ੍ਰੀ ਅੰਗਦ ਕੇ ਦਰਸ਼ਨ ਕਾਰਨ, ਅੰਗਦ ਸਾਹਿਬ ਮਹਾਰਾਜ ਦੇ ਪਾਵਨ ਪਿੱਤਰ ਦਰਸ਼ਨ ਕਰਨ ਵਾਸਤੇ, ਜਾਏ ਖਦੂਰ ਸੋ ਕਰਹਿ ਨਿਹਾਰਨ, ਜਦੋਂ ਜੀ ਕਰਦਾ ਉਦੋਂ ਖਡੂਰ ਸਾਹਿਬ ਪਹੁੰਚ ਕੇ ਦਰਸ਼ਨ ਦਾਰ ਕਰ ਲੈਂਦੇ ਆਪ ਜੀ, ਪਾਛਲ ਪਾਏ ਚਲਹਿ ਜਬ ਆਵੇ, ਜਦੋਂ ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਵਿਦਾ ਹੋ ਕੇ ਗੋਇੰਦਵਾਲ ਵੱਲ ਨੂੰ ਆਉਂਦੇ, ਉਦੋਂ ਕਹਿੰਦੇ ਪਿਛਲੀ ਤਰਫ ਨੂੰ ਉਹ ਚਰਨ ਕਰਕੇ ਪਿਛਲੇ ਪੈਰੀ ਚੱਲ ਕੇ ਆਉਂਦੇ ਹਨ, ਤੀਨ ਕੋਸ ਲੱਗ ਏਵ ਸਿਧਾਵੈ, ਤਿੰਨ ਕੋਹਾਂ ਤੱਕ ਇਸ ਤਰ੍ਹਾਂ ਪਿਛਲੇ ਪੈਰੀ ਹੀ ਚੱਲਦੇ ਹਨ, ਤਹਾਂ ਖਰੇ ਹੋਏ ਬੰਧਨ ਠਾਨ ਹੈ, ਤਿੰਨ ਕੋਹਾਂ ਤੇ ਜਾ ਕੇ ਜਪਜੀ ਦਾ ਪਾਠ ਪੂਰਾ ਕਰਕੇ ਮੱਥਾ ਟੇਕਦੇ ਹੈ, ਉਨ ਘਰ ਦਿਸ਼ਮੁਖ ਕਰਹਿ ਪਿਆਨ ਹੈ, ਫਿਰ ਆਪਣੇ ਘਰ ਦੀ ਤਰ ਮੁਖ ਕਰਕੇ ਚੱਲਣਾ ਕਰਦੇ, ਦੋਨੋਂ ਸਾਹਿਬ ਅਸਥਾਨ ਯਾਦ ਵਿੱਚ ਹੁਣ ਵੀ ਬਣਿਆ ਹੋਇਆ, ਤਿੰਨ ਕੋਹਾਂ ਤੇ ਕੇਤਕ ਸਿੱਖਿਅਨ ਤੇ ਸੁਣ ਔਰ, ਕਵੀ ਜੀ ਕਹਿੰਦੇ ਕੁਝ ਗੁਰੂ ਕੇ ਸਿੱਖਾਂ ਤੋਂ ਮੈਂ ਇਸ ਤਰ੍ਹਾਂ ਦੀ ਵੀ ਕਥਾ ਸੁਣੀ, ਸਾਖੀ ਸੁਣੀ, ਜਲ ਗਾਗਰ ਆਨਤ ਇਸ ਠੌਰ, ਆਪ ਜੀ ਵਿਆਸਾ ਨਦੀ ਤੋਂ ਜਲਦੀ ਗਾਗਰ ਭਰ ਕੇ ਲਿਆ ਕਰਦੇ ਸਨ, ਤੇ ਜਲਦੀ ਗਾਗਰ ਭਰਨ ਵਾਸਤੇ ਜਾਇਆ ਕਰਦੇ ਸੀ ਬਿਆਸਾ ਨਦੀ ਤੋਂ, ਤਦੋਂ ਇੱਥੋਂ ਤੱਕ ਆਉਂਦੇ ਸਨ ਪਿਛਲੀ ਤਰਫ, ਨਦੀ ਪਿਪਾਸਾ ਤੇ ਭਰ ਲਿਆਵੇ, ਜਦੋਂ ਬਿਆਸਾ ਨਦੀ ਤੋਂ ਇਹ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਸਨ, ਸ੍ਰੀ ਗੁਰ ਕੋ ਇਸ਼ਨਾਨ ਕਰਾਵੇ, ਗੁਰੂ ਅੰਗਦ ਸਾਹਿਬ ਜੀ ਨੂੰ ਆਪ ਜੀ ਇਸ਼ਨਾਨ ਕਰਾਇਆ ਕਰਦੇ ਸੀ ਅੰਮ੍ਰਿਤ ਵੇਲੇ, ਲੈਣ ਜਾਹ ਚੱਲ ਪਾਛਲ ਔਰ, ਜਦੋਂ ਵੀ ਕਹਿੰਦੇ ਚੱਲ ਲੈਣ ਲਈ ਜਾਇਆ ਕਰਦੇ ਸੀ ਤਦੋਂ ਪਿਛਲੇ ਪੈਰੀ ਚੱਲਿਆ ਕਰਦੇ ਸਨ, ਆਨਨ ਰੱਖ ਹੈ ਤਬ ਗੁਰ ਔਰ, ਇਸ ਤਰ੍ਹਾਂ ਆਪਣਾ ਜਿਹੜਾ ਮੁੱਖ ਹੈ ਤਿੰਨ ਕੋਹਾਂ ਤੱਕ ਗੁਰੂ ਅੰਗਦ ਸਾਹਿਬ ਜੀ ਵੱਲ ਨੂੰ ਆਪ ਜੀ ਰੱਖਿਆ ਕਰਦੇ ਸਨ, ਨਾਨਾ ਇਸ ਥਲ ਆਵੇ ਹੈ ਸੀਸ ਨਵਾਵੇ ਹੈ। ਗੁਰੂ ਅਮਰਦਾਸ ਸਾਹਿਬ ਜੀ ਇਸ ਥਾਂ ਤੇ ਆ ਜਾਂਦੇ ਸਨ, ਫਿਰ ਸੀਸ ਨਵਾਉਂਦੇ ਸਨ। ਉਨ ਸਲਤਾ ਦਿਸ ਮੁਖ ਕਰ ਜਾਵੇ ਹੈ, ਵਿਆਸਾ ਨਦੀ ਵੱਲ ਨੂੰ ਮੁੱਖ ਕਰਕੇ ਆਪ ਜੀ ਜਾਂਦੇ ਸਨ ਹਮੇਸ਼ਾ। ਨਿਤਾ ਪ੍ਰਤ ਕਰਹਿ ਇਸ ਵਿਦਕਾਰ, ਇਸ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਦਾ ਜਿਹੜੀ ਕਾਰ ਹੈ ਉਹ ਹਮੇਸ਼ਾ ਹੀ ਕਰਦੇ ਭਾਵ ਜਦੋਂ ਵੀ ਜਲ ਲੈਣ ਲਈ ਆਉਂਦੇ ਹਨ ਉਸ ਵੇਲੇ ਪਿੱਛੇ ਪਿਸ਼ਰਗੁਰੀ ਤਰ ਕਰਕੇ ਚਰਨ ਚੱਲਦੇ ਹਨ। 12 ਸਾਲ ਤੱਕ ਇਸੇ ਕਰੀ ਕਰਾਈ ਗਈ ਵੀ ਆਉਂ ਵੀ ਕਈ ਨੇ ਕਿਸੇ ਸਾਖੀ ਸੁਣੀ ਹੈ ਅਤੇ ਕੁਝ ਨੇ ਉਹ ਕਿਹਾ ਵੀ ਜਦੋਂ ਗੋਇੰਦਵਾਲ ਸਾਹਿਬ ਤੋਂ ਆਪ ਜੀ ਜਾਂਦੇ ਸਨ ਅਤੇ ਵਾਪਸ ਖਟੂਰ ਸਾਹਿਬ ਤੋਂ ਇੱਧਰ ਨੂੰ ਪਰਤਦੇ ਸਨ ਵੀ ਜਦੋਂ ਇੱਥੇ 3 ਕੋਹਾਂ 'ਤੇ ਆ ਕੇ ਫਿਰ ਮੱਥਾ ਟੇਕ ਕੇ ਗੋਇੰਦਵਾਲ ਵੱਲ ਨੂੰ ਮੁੱਖ ਕਰਕੇ ਚੱਲਦੇ ਸਨ। ਵੀ ਕਿਸੇ ਨੇ ਉਹ ਕਿਹਾ ਹੈ ਵੀ ਜਦੋਂ ਆਪ ਜਲਦੀ ਸੇਵਾ ਕਰਦੇ ਸਨ, ਜਦੋਂ ਵਿਆਸਾ ਨਦੀ ਨੂੰ ਜਾਂਦੇ ਵੀ ਉਦੋਂ ਪਿਛਲੇ ਪੈਰੀਂ ਚੱਲਦੇ ਸਨ 3 ਕੋਹਾਂ 'ਤੇ, ਇੱਥੇ ਆ ਕੇ ਮੱਥਾ ਟੇਕ ਕੇ ਫਿਰ ਵਿਆਸਾ ਨਦੀ ਵੱਲ ਨੂੰ ਮੁੱਖ ਕਰਕੇ ਚੱਲ ਜਾਂਦੇ ਸਨ। ਭਾਵ ਕੀ ਹੈ ਵੀ ਭਾਵੇਂ ਜਲਦੀ ਸੇਵਾ ਕਰੇ ਕਰਦੇ ਰਹੇ, ਭਾਵੇਂ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨਗਰ ਵੱਲ ਨੂੰ ਜਾਂਦੇ ਰਹੇ, ਆਪ ਜੀ ਦਾ ਜਿਹੜਾ ਚਿਹਰਾ ਹੈ ਉਹ ਗੁਰੂ ਅੰਗਦ ਸਾਹਿਬ ਜੀ ਵੱਲ ਨੂੰ ਹੁੰਦਾ ਸੀ ਜ਼ਿਆਦਾਤਰ। ਇਮ ਸੇਵ ਹੈ ਸ੍ਰੀ ਗੁਰ ਦਰਬਾਰ, ਇਸ ਤਰ੍ਹਾਂ ਗੁਰੂ ਕੇ ਦਰਬਾਰ ਦੇ ਵਿੱਚ ਆਪ ਜੀ ਸੇਵਾ ਕਰਦੇ ਰਹੇ। ਪਰਸ ਰਾਮ ਤਪ ਤਪੇ ਵਿਸਾਲਾ, ਜੀ ਕਹਿੰਦੇ ਹੈ ਵੀ ਸ਼ਾਸਤਰਾਂ ਵਿੱਚ ਲਿਖਿਆ ਵੀ ਪਰਸ ਰਾਮ ਨੇ ਬੜੇ ਭਾਰੀ ਤਪ ਕੀਤੇ ਆ ਜੰਗਲਾਂ ਵਿੱਚ ਜਾ ਕੇ। ਪਰਖ ਹਜ਼ਾਰ ਹੋ ਬਨ ਸਭ ਕਾਲਾ, ਕਹਿੰਦੇ ਸਾਰੇ ਸਮਿਆਂ ਵਿੱਚ ਜੰਗਲ ਵਿੱਚ ਹੀ ਰਹਿ ਕੇ ਮਹਾਨ ਤਪ ਕੀਤੇ ਪਰਸ਼ੁਰਾਮ ਜੀ ਨੇ। ਪ੍ਰਾਪਤ ਕਲਾ ਬਿਸ਼ਨ ਕੀ ਚਾਰ, ਕਹਿੰਦੇ ਬਹੁਤੇ ਸਮੇਂ ਤਪ ਕਰਨ ਕਰਕੇ ਨਾ ਜੰਗਲਾਂ ਵਿੱਚ ਅਖੀਰ ਨੂੰ ਕਹਿੰਦੇ ਵਿਸ਼ਨੂੰ ਦੀਆਂ 4 ਕਲਾ ਇਹਨੂੰ ਮਿਲੀਆਂ, 4 ਸ਼ਕਤੀਆਂ ਮਿਲੀਆਂ। ਭਇਓ ਨ ਤਉ ਵੱਡ ਅਵਤਾਰ, ਇਹ ਕਹਿੰਦੇ ਬਹੁਤ ਵੱਡਾ ਅਵਤਾਰ ਨਹੀਂ ਹੋਇਆ ਉਂਝ ਤਾਂ ਸ਼ਾਸਤਰਾਂ ਵਿੱਚ ਤਾਂ ਵੀ 2 ਕਲਾ ਦਾ ਅਵਤਾਰ ਸੀ, 2 ਕਲਾ ਇਹਦੀ ਤਪਸ਼ ਕਰਕੇ ਇਹਨੂੰ ਮਿਲੀ, 4 ਕਲਾ ਅਵਤਾਰ ਪਰਸ਼ੁਰਾਮ ਹੋਇਆ ਸੀ। ਇਨਹੋ ਇਕਾਦਸ਼ ਸੰਮਤ ਮਾਹੀ, ਇੱਧਰ ਜਿਹੜੇ ਗੁਰੂ ਅਮਰਦੇਵ ਮਹਾਰਾਜ ਜੀ ਇਹਨਾਂ ਨੇ 11 ਸਾਲ ਸੇਵਾ ਕਰੀ ਰਜਾਏ ਤਾਹੀ, ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕੀਤੀ ਤੇ ਆਪਣੇ ਉੱਪਰ ਖੁਸ਼ ਕਰ ਲਏ। ਪੂਰਨ ਭਏ ਪ੍ਰਭੂ ਅਵਤਾਰੇ, ਇਸ ਤਰ੍ਹਾਂ ਕਹਿੰਦੇ 11 ਸਾਲ ਸੇਵਾ ਕਰਕੇ ਆਪ ਕਹਿੰਦੇ ਪਰਮੇਸ਼ਰ ਦਾ ਪੂਰਨ ਅਵਤਾਰ ਹੋ ਗਏ, ਪੂਰੀਆਂ ਸ਼ਕਤੀਆਂ ਸਹਿਤ ਹੋ ਗਏ। ਜਗ ਮਹਿ ਦਾਸ ਉਧਾਰ ਹਜ਼ਾਰੇ, ਫਿਰ ਕਹਿੰਦੇ ਪੂਰਨ ਅਵਤਾਰ ਹੋ ਕੇ 1 ਨਹੀਂ 2 ਨਹੀਂ ਹਜ਼ਾਰਾਂ ਦਾਸਾਂ ਨੂੰ ਸੰਸਾਰ ਤੋਂ ਉਧਾਰਿਆ ਗੁਰੂ ਅਮਰਦਾਸ ਸਾਹਿਬ ਜੀ ਨੇ। ਜਾਂ ਤੇ ਸਤਿਗੁਰ ਅਰ ਸਤਸੰਗ, ਇਸ ਕਰਕੇ ਵੀ ਸਰੋਤਾ ਜਨੋ ਇਸ ਕਰਕੇ ਸਤਿਗੁਰੂ ਦੀ ਅਤੇ ਸਤਸੰਗਤ ਦੀ ਇਨਕੀ ਸੇਵਾ ਅਧਿਕ ਉਤੰਗ, ਇਹਨਾਂ ਦੋਹਾਂ ਦੀ ਜਿਹੜੀ ਸੇਵਾ ਜੰਗਲਾਂ ਵਿੱਚ ਜਾ ਕੇ 1000 ਸਾਲ ਜਿਹੜਾ ਕੋਈ ਤਪਨਾ ਉਹਦੇ ਨਾਲੋਂ ਮਹਾਨ ਉੱਚੀ ਹੈ, ਜ਼ਿਆਦਾ ਮਹਾਨਤਾ ਵਾਲੀ ਸੇਵਾ ਹੈ। ਵਰਖ ਹਜ਼ਾਰ ਹੋ ਤਪ ਜੇ ਘਾਲੇ, ਉਧਰਤਾ ਜੰਗਲਾਂ ਵਿੱਚ ਬੈਠ ਕੇ 1000 ਵਰ੍ਹਿਆਂ ਤੱਕ ਕਹਿੰਦੇ ਤਪ ਕੋਈ ਕਰੀ ਜਾਏ। ਤਿੰਨ ਤੇ ਸੇਵਾ ਅਹੇ ਵਿਸਾਲੇ, ਉਹ ਤਪ ਦੇ ਨਾਲੋਂ ਜਿਹੜੀ ਸਤਿਗੁਰੂ ਦੇ ਘਰ ਦੀ ਸਤਸੰਗਤ ਦੀ ਸੇਵਾ ਉਹ ਫਿਰ ਵੀ ਕਹਿੰਦੇ ਮਹਾਨ ਹੈ, ਵੱਡੀ ਹੈ। ਜਬ ਕਬ ਅਬ ਅਰ ਆਗੇ ਕੋਈ, ਕਹਿੰਦੇ ਜਦੋਂ ਕਦੋਂ ਹੁਣ ਵੀ ਅਥਵਾ ਅੱਗੇ ਨੂੰ। ਸੇਵਾ ਵਿਖੈ ਮਨ ਲਾਵਹਿ ਜੇ, ਜਿਹੜਾ ਵੀ ਗੁਰੂ ਕਾ ਸਿੱਖ ਗੁਰੂ ਕੀ ਸੇਵਾ ਵਿੱਚ ਸਤਸੰਗਤ ਦੀ ਸੇਵਾ ਵਿੱਚ ਆਪਣੇ ਨੂੰ ਮਨ ਨੂੰ ਲਾਏਗਾ, ਸੇਵਾ ਵਿੱਚ ਜੁਟ ਜਾਏਗਾ। ਤਿੰਨ ਕੋ ਬਾਹਰ ਨਾ ਕਬੇ ਹੋ ਰਹੇ ਹੋ, ਕਹਿੰਦੇ ਉਹਨੂੰ ਫਿਰ ਜੰਗਲਾਂ ਵਿੱਚ ਜਾ ਕੇ ਕੋਈ ਜਪ ਤਪ ਕਰਨਾ ਨਹੀਂ ਬਾਕੀ ਰਹਿ ਜਾਂਦਾ, ਉਹਦਾ ਸੇਵਾ ਵਿੱਚ ਹੀ ਸਭ ਕੁਛ ਮਹਾਨ ਹੋ ਜਾਂਦਾ ਹੈ। ਭੋਗ ਮੋਖ ਦੋਨੋ ਤੇ ਲਹਿਓ, ਉਹ ਜਿਹੜਾ ਸੇਵਾ ਕਰਦਾ ਗੁਰੂ ਦੀ ਸਤਸੰਗ ਦੀ ਉਹ ਪਦਾਰਥ ਵੀ ਲੈਂਦਾ, ਅਖੀਰੀ ਨੂੰ ਮੁਕਤ ਵੀ ਲੈਂਦਾ, ਉਹ ਮੁਕਤ ਵੀ ਜਮਾਂ ਤੋਂ ਵੀ ਛੁੱਟ ਜਾਂਦਾ ਹੈ। ਸ੍ਰੀ ਗੁਰ ਅਮਰਦਾਸ ਕੇ ਭਰਾਤਾ, ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਜਿਹੜੇ ਬਾਕੀ ਭਰਾ ਸਨ, ਆਇਓ ਰਾਮਾ ਤਹਾਂ ਜਮਾਤਾ, ਇਹਨਾਂ ਦਾ ਜਿਹੜੇ ਜਮਾਈ ਰਾਮਾ ਜੀ ਸਨ, ਉਹ ਕਹਿੰਦੇ ਆਏ ਹਨ ਜਿਹੜੇ ਬੀਬੀ ਦਾਨੀ ਦੇ ਪਤੀ ਸਨ। ਜਿਤਕ ਭਤੀਜੇ ਸੋ ਸਭ ਆਏ, ਸੋਣ ਮਲਤਵਾ ਲੈ ਕੇ ਭਤੀਜੇ ਸੀ ਉਹ ਵੀ ਸਭ ਚੱਲ ਆਏ ਹਨ। ਗੋਇੰਦਵਾਲ ਬਸੇ ਘਰ ਪਾਏ, ਇਸ ਤਰ੍ਹਾਂ ਰਾਮਾ ਜੀ, ਸੋਣ ਮਲ ਜੀ, ਈਸ਼ਰਦਾਸ ਜੀ, ਕਲਿਆਣ ਚੰਦ ਜੀ, ਕੇਮ ਚੰਦ ਜੀ ਭਰਾ ਸਭ ਗੋਇੰਦਵਾਲ ਸਾਹਿਬ ਆ ਵਸੇ ਸੁਖ ਪਾ ਰਹੇ। ਇਤਿਹਾਦਿਕ ਸੰਬੰਧੀ ਸਾਰੇ, ਇਸ ਤੋਂ ਆ ਲੈ ਕੇ ਜਿੰਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਸੰਬੰਧੀ ਸਨ, ਆਏ ਬਸੇ ਗੁਰ ਨਿਕਟ ਸੁਖਾਰੇ, ਸਾਰੇ ਸੁਖ ਦੇ ਨਾਲ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਹਜ਼ੂਰੀ ਕੋਲ ਆ ਵਸੇ ਹਨ। ਪ੍ਰਾਪਤ ਸਰਬੋਤਮ ਵਡਿਆਈ, ਆਪ ਜੀ ਨੂੰ ਸਭ ਤੋਂ ਜਿਹੜੀ ਉੱਤਮ ਵਡਿਆਈ ਪ੍ਰਾਪਤ ਹੋਈ ਹੈ। ਮਾਨਹ ਮਾਨਵ ਬਹੁ ਸੁਖ ਪਾਈ, ਜਿਹੜੇ ਕੋਈ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਨੁੱਖ ਮੰਨਦੇ ਪੂਜਦੇ ਬੜਾ ਸੁਖ ਪਾ ਰਹੇ। ਸਭ ਲਾਇਕ ਸੰਬੰਧੀ ਜਾਨ, ਜਿੰਨੇ ਸੰਬੰਧੀ ਹੈ ਸਾਰਿਆਂ ਨੂੰ ਕਹਿੰਦੇ ਯੋਗ ਜਾਣ ਕੇ, ਆਏ ਸਮੀਪ ਬਸੇ ਪੁਰ ਥਾਨ, ਗੁਰੂ ਅਮਰਦਾਸ ਸਾਹਿਬ ਜੀ ਨੂੰ ਸੰਯੋਗ ਜਾਣ ਕੇ ਜਿੰਨੇ ਸਾਖ ਸੰਬੰਧੀ ਹੈ ਗੋਇੰਦਵਾਲ ਸਾਹਿਬ ਵਿੱਚ ਥਾਂ ਬਣਾ ਕੇ ਆ ਵਸੇ। ਸਤਿਗੁਰ ਦੇ ਕਰ ਧੀਰਜ ਸਭ ਹੈ, ਜਿੰਨੇ ਕੋਈ ਆਏ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸਾਰਿਆਂ ਨੂੰ ਧੀਰਜ ਹੌਸਲਾ ਦੇ ਕੇ, ਨਿਕਟ ਬਸਾਵਨ ਕੀਨੇ ਤਬੈ, ਤਦੋਂ ਕਹਿੰਦੇ ਜਿੰਨੇ ਸਾਖ ਸੰਬੰਧੀ ਭੈਣ ਭਰਾ ਹੈ ਉਹ ਇੱਥੇ ਆਪਣੇ ਕੋਲ ਗੋਇੰਦਵਾਲ ਸਾਹਿਬ ਵਿਖੇ ਵਸਾ ਲਏ ਹਨ। ਇਹ ਅੱਜ ਪ੍ਰਸੰਗ ਆਪਾਂ ਸ਼੍ਰੀ ਗੋਇੰਦਵਾਲ ਸਾਹਿਬ ਜਿਵੇਂ ਨਗਰ ਵਸਾਇਆ ਗਿਆ, ਟਕਨਿਓ ਲਿਖੀ ਗਈ ਆਪਣੇ ਗੁਰੂ ਅੰਗਦ ਸਾਹਿਬ ਜੀ ਦੇ ਆਗਿਆ ਕਰਨ ਨਾਲ, ਆਪ ਜੀ ਨੇ ਇੱਥੇ ਪੱਕੇ ਤੌਰ 'ਤੇ ਭਰਾਵਾਂ ਸਹਿਤ ਹੋ ਸੰਬੰਧੀਆਂ ਸਹਿਤ ਰਿਹਾਇਸ਼ ਕਰ ਲਈ, ਸੁਣਿਆ ਲਾਭ ਲਿਆ ਹੈ। ਇਸੇ ਤਰ੍ਹਾਂ ਜਿਵੇਂ ਆਪ ਜੀ ਨੂੰ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਗੁਰਤਾ ਗੱਦੀ ਦਾ ਤਖ਼ਤ ਪ੍ਰਾਪਤ ਹੋਇਆ, ਅਤੇ ਉਹ ਪ੍ਰਸੰਗ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਜਿਹੜੇ ਕੋਈ ਦੈਵੀ ਗੁਣ ਸਨ ਉਹਨਾਂ ਦੇ ਸੰਬੰਧੀ ਆਪਾਂ ਕੱਲ੍ਹ ਦੇ ਪ੍ਰਸੰਗ ਦੀ ਸਾਰੀ ਵਾਕਫੀਅਤ ਹਾਸਲ ਕਰਾਂਗੇ। ਅਤੇ ਨਾਲ ਹੀ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬ ਬੈਠ ਕੇ ਗੁਰੂ ਅੰਗਦ ਸਾਹਿਬ ਜੀ ਦਾ ਧਿਆਨ ਕੀਤਾ, ਮਨ ਵਿੱਚ ਖਿਆਲ ਕੀਤਾ ਵੀ ਮਹਾਰਾਜ ਇੱਥੇ ਆ ਕੇ ਦਰਸ਼ਨ ਦਿਓ, ਚਰਨ ਪਾਓ, ਨਗਰ ਨੂੰ ਪਵਿੱਤਰ ਕਰੋ, ਪ੍ਰੇਮ ਦੇ ਵੱਜੇ ਹੋਏ ਖਿੱਚੇ ਹੋਏ ਸ਼੍ਰੀ ਖਡੂਰ ਸਾਹਿਬ ਤੋਂ ਚੱਲਦੇ ਹੋਏ ਗੁਰੂ ਅੰਗਦ ਸਾਹਿਬ ਜੀ ਜਿਵੇਂ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਗਏ, ਇਸ ਤਰ੍ਹਾਂ ਬਚਨ ਵਿਲਾਸ ਗੁਰੂ ਅਮਰਦਾਸ ਸਾਹਿਬ ਜੀ ਨਾਲ ਹੋਏ, ਉਹ ਪ੍ਰਸੰਗ ਕੱਲ੍ਹ ਦੇ ਆਪਾਂ ਦੀਵਾਨ ਵਿੱਚ ਮਿਲ ਕੇ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਸਭ ਲਾਇਕ ਸੰਬੰਧੀ ਜਾਨ, ਆਏ ਸਮੀਪ ਬਸੇ ਪੁਰ ਥਾਨ, ਸਤਿਗੁਰ ਦੇ ਕਰ ਧੀਰਜ ਸਭੈ, ਨਿਕਟ ਬਸਾਵਨ ਕੀਨੇ ਤਬੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।